ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਗੁਰ ਨਾਨਕ ਪ੍ਰਕਾਸ਼ ਅਥ ਉਤਰਾਰਧ ਲਿਖਿਅਤੇ ਦੋਹਰਾ ਸ੍ਰੀ ਗੁਰ ਬਚਨ ਸੋ ਚੂਰਨੰ ਖਾਇ ਕਮਾਏ ਜਾਹਿ ਉਦਰ ਰੋਗ ਹਉ ਮੈਂ ਹਰਿਓ ਨਮਸਕਾਰ ਮਮਤਾਹਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰ ਨਾਨਕ ਪ੍ਰਕਾਸ਼ ਅਥ ਉਤਰਾਰਧ ਲਿਖਿਅਤੇ ਦੋਹਰਾ ਸ੍ਰੀ ਗੁਰ ਬਚਨ ਸੋ ਚੂਰਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋ ਰਿਹਾ ਸੀ। ਆਪ ਜੀ ਨੇ ਕਮਾਈ ਪਾਈ ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਸੀ। ਸੰਗਤ ਰੂਪ ਜੁੜ ਕੇ ਕੀਰਤਨ ਸੁਣ ਰਹੇ ਸੀ। ਲਾਹਾ ਲਿਆ ਹੈ, ਇਤਿਹਾਸ ਚੱਲ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਜੋ ਆਪਾਂ ਕੀਰਤਨ ਤੋਂ ਬਾਅਦ ਉਸ ਇਤਿਹਾਸ ਵਿੱਚੋਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਸੱਚਖੰਡ ਵਸੈ ਨਿਰੰਕਾਰ, ਐਸੇ ਜੋ ਹੈ ਤਾਂ ਭਾਵੇਂ ਇੱਕ ਆਤਮੰਡਲ ਦੀ ਇਹ ਵਿਚਾਰ ਹੈ, ਉੱਚ ਅਵਸਥਾ ਦੀ ਵਿਚਾਰ ਹੈ, ਪਰ ਸਾਨੂੰ ਸੁਖਲਿਆ ਸਮਝਾਉਣ ਵਾਸਤੇ ਕਵੀ ਜੀ ਨੇ ਉਹਨੂੰ ਆਹ ਦੁਨੀਆ ਦੇ ਦ੍ਰਿਸ਼ਟਾਂਤ ਪ੍ਰਮਾਣ ਜੇ ਲੈ ਕੇ ਸਮਝਾਇਆ ਬਜਾਇਆ ਵੀ ਉੱਥੇ ਬੜੇ ਬਾਗ ਬਗੀਚੇ ਹੈ, ਇਸੇ ਤਰ੍ਹਾਂ ਜਿਹੜਾ ਮੰਦਰ ਹੈ ਉਹ ਕੱਚ ਦਾ ਬਣਿਆ, ਬੁਣੀਆਂ ਬੁਣੀਆਂ ਆਦਿ ਦਰਵਾਜ਼ਿਆਂ ਨੂੰ ਲੱਗੀਆਂ ਰਤਨ ਜੜਪ ਕੀਤੇ ਹੈ, ਸੋਨੇ ਦੀ ਚਿੱਤਰਕਾਰੀ ਹੈ। ਤੀਆ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹੈ, ਕਿਉਂਕਿ ਪਹਿਲੇ ਵੀ ਉਹਦੇ ਵਰਗਾ ਸੱਚਖੰਡ ਸੋਹਣਾ ਹੈ, ਉਹ ਸਮਝਾਉਣ ਵਾਸਤੇ ਹੈ। ਕੁਝ ਕਹਿਣ ਕਹਾਉਣ ਕੋ ਸੋਝੀ ਨਾਹੀਂ, ਜੋ ਭਿੱਖਾ ਤਿਸ ਬਣ ਆਵੇ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀਂ ਕਿਛ ਪਾਰਾ ਬਾਰਾ। ਉਹ ਵਾਹਿਗੁਰੂ ਦਾ ਜਿਹੜਾ ਸਰੂਪ ਹੈ, ਉਹੀ ਅਸਲੀ ਸੱਚਖੰਡ ਹੈ। ਹੋਰ ਕੋਈ ਨਾ ਇਸ ਧਰਤੀ 'ਤੇ, ਨਾ ਕੋਈ ਉੱਪਰ ਹੈਗਾ ਹੈ। ਇਸ ਤਰ੍ਹਾਂ ਇੱਕ ਐਸੀ ਅਵਸਥਾ ਹੈ ਜਿੱਥੇ ਉਹ ਭਗਤਾਂ ਦੀ ਖਾਹਿਸ਼ ਪੂਰੀ ਕਰਨ ਵਾਸਤੇ ਵਾਹਿਗੁਰੂ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਦੇ ਰਿਹਾ ਹੈ। ਸੋ ਉਸ ਅਵਸਥਾ ਨੂੰ ਕਵੀ ਜੀ ਨੇ ਵੀ ਮਹਾਰਾਜ ਉਹ ਸੱਚਖੰਡ ਵਿੱਚ ਗਏ, ਸੱਚ ਸਰੂਪ ਹੈ ਉਹਦੇ ਵਿੱਚ ਤੱਕ ਪਹੁੰਚ ਕੀਤੀ। ਉਹ ਸਾਨੂੰ ਸਮਝਾਉਣ ਵਾਸਤੇ ਸਾਰਾ ਕਥਨ ਕਵੀ ਜੀ ਦਾ ਛੰਦਾਬੰਦੀ ਵਿੱਚ ਹੋਇਆ ਹੈ। ਜੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਵਾਹਿਗੁਰੂ ਦੇ ਸਨਮੁਖ ਸਮਕਸ਼ ਹੋ ਕੇ ਆਪਣੇ ਮੁਖਾਰ ਬਲਨ ਤੋਂ ਸੋਦਰ ਦੇ ਸਿਰਲੇਖ ਪਵਿੱਤਰ ਬਾਣੀ ਉਚਾਰਨ ਕੀਤੀ, ਜੋ ਰਹਿਰਾਸ ਦੇ ਵਿੱਚ ਵੀ ਸ਼ਬਦ ਵਿੱਚ ਉਹ ਅੰਕਿਤ ਹੈ। ਪਹਿਲਾਂ ਦੁਖਦਾਰੂ ਸੁਖ ਰੋਗ ਪਿਆ ਹੈ, ਇੱਥੋਂ ਜਿਹੜੀ ਸਿੱਖ ਪੰਥ ਵਿੱਚ ਜਿਹੜੀ ਰਹਿਰਾਸ ਦੀ ਮਰਯਾਦਾ ਹੈ, ਪ੍ਰਾਰੰਭਤਾ ਦੀ ਹੈ, ਫਿਰ ਦੂਸਰਾ ਸ਼ਬਦ ਇਹੀ ਰਹਿਰਾਸ ਆ ਜਾਂਦਾ ਹੈ। ਉਹ ਗੁਰੂ ਮਹਾਰਾਜ ਜੀ ਨੇ ਸਨਮੁਖ ਹੋ ਕੇ ਸੋ ਦਰ ਤੇਰਾ ਕਿਹਾ, ਸੋ ਕਰਕੇ ਹਜਤ ਕਹਿ ਸਰਵ ਸੰਭਾਲੇ ਬਾਜੇ, ਤੇਰੇ ਨਾਦ ਅਨੇਕ ਅਸੰਖਾ ਕਿੱਥੇ ਤੇਰੇ ਬਾਵਨ ਹਾਰੇ, ਕਿੱਥੇ ਤੇਰੇ ਰਾਗ ਭਰੀ ਸਕੀ ਹੈ, ਕਿੱਥੇ ਤੇਰੇ ਗਾਵਨ ਹਾਰੇ। ਗਾਵਨ ਤੁਨ ਪਵਨ ਪਾਣੀ ਪੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਨ ਚਿਤ ਗੁਪਤ ਲਿਖ ਜਾਣ ਲਿਖ ਲਿਖ ਵਿਚਾਰੇ, ਗਾਵਨ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਸ਼ਬਦ ਦੁਆਰਾ ਵਾਹਿਗੁਰੂ ਦੀ ਮਹਿਮਾ ਵਡਿਆਈ ਕਰਕੇ ਨਮਸਕਾਰ ਕੀਤੀ ਹੈ। ਵਾਹਿਗੁਰੂ ਨੇ ਕਿਹਾ ਵੀ ਜਿਸ ਕਾਰਜ ਲਈ ਆਪ ਗਏ ਸੀ ਉਹ ਕਾਰਜ ਕਿੰਨਾ ਕਰਿਆ, ਕਿੰਨਾ ਕੁ ਬਾਕੀ ਰਿਹਾ ਹੈ। ਅਤੇ ਆਪ ਜੀ ਉਹੀ ਸਰੂਪ ਹੈ, ਦੂਸਰੇ ਰੂਪ ਰਾਹੀਂ ਹੱਥ ਜੋੜ ਕੇ ਦੱਸ ਰਹੇ ਹੈ ਕਿ ਮਹਾਰਾਜ ਸੱਤ ਦੀਪਾਂ ਵਿੱਚ ਸਾਰੇ ਜਾਪ ਹੋ ਰਿਹਾ ਹੈ। ਇਸ ਤਰ੍ਹਾਂ ਜਿਹੜਾ ਜੰਬੂ ਦੂਪ, ਉੱਥੇ ਵੀ ਆਪ ਜੀ ਦੀ ਮਹਿਮਾ ਕੀਰਤੀ ਫੈਲ ਰਹੀ ਹੈ। ਹੁਣ ਨੌ ਖੰਡਾਂ ਵਿੱਚ ਜਾ ਕੇ ਇਹ ਨਾਮ ਦਾ ਜਾਪ ਦਾ ਪ੍ਰਚਾਰ ਕਰਾਂਗੇ। ਇਸ ਤਰ੍ਹਾਂ ਉੱਚੀ ਧੁਨ ਰੂਪ ਦੇ ਵਿੱਚ ਵਾਹਿਗੁਰੂ ਜੀ ਬੋਲੇ, ਪ੍ਰਸੰਨ ਹੋਏ ਵੀ ਜਾ ਕੇ ਕਾਰਜ ਰਹਿੰਦਾ ਕਰੋ, ਫਿਰ ਇਸੇ ਸਰੂਪ ਵਿੱਚ ਆ ਕੇ ਲੀਨ ਹੋ ਜਾਓ। ਇਸ ਤਰ੍ਹਾਂ ਜਿਵੇਂ ਬਚਨ ਵਿਲਾਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਉੱਥੋਂ ਵਿਦਿਆ ਹੋ ਕੇ ਵਾਪਸ ਪਰਤੇ, ਉਹ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ, ਪ੍ਰਾਰੰਭ ਹੋ ਰਿਹਾ ਹੈ। ਅੱਧਾ ਇੱਕ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਕੱਲ੍ਹ ਪੂਰੀ ਹੋ ਗਈ ਸੀ, ਬਾਕੀ ਜਿਹੜੀ ਅੱਧੀ ਕਥਾ ਜਾਣੀ ਮਗਰਲਾ ਅੰਤਲਾ ਹਿੱਸਾ ਹੈ, ਜਿਹਨੂੰ ਕਵੀ ਜੀ ਨੇ ਉੱਤਰਾਰਧ ਲਿਖਿਆ ਹੈ, ਉਹ ਪੁਸਤਕ ਦਾ ਮਗਰਲਾ ਅੰਤਲਾ ਅਖੀਰਲਾ ਹਿੱਸਾ ਸ਼ੁਰੂ ਹੋ ਰਿਹਾ ਹੈ। ਉਹਦੀ ਪ੍ਰਾਰੰਭਤਾ ਵਿੱਚ ਕਵੀ ਜੀ ਨੇ ਆਪਣੇ ਵੱਲੋਂ ਗੁਰਬਾਣੀ ਦੀ ਮਹਿਮਾ ਦਾ ਮੰਗਲ ਕੀਤਾ ਹੈ। ਅਤੇ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿੱਚ ਪਰਮੇਸ਼ਰ ਦੀ ਮਹਿਮਾ ਦਾ ਮੰਗਲ ਕਰਦੇ ਰਹੇ, ਉਹਨੂੰ ਵਿਸ਼ੇਸ਼ਤਾ ਦਿੱਤੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਵੀ ਪਰਮੇਸ਼ਰ ਇੱਕੋ ਇੱਕ ਅਦਵੈਤ ਰੂਪ ਹੈ, ਸਭ ਦਾ ਪ੍ਰਕਾਸ਼ਕ ਅਤੇ ਰੱਖਕ ਹੈ। ਐਸਾ ਸਰੂਪ ਜਿਹੜਾ ਪ੍ਰਾਪਤ ਹੁੰਦਾ ਹੈ, ਸਾਖਿਆਤਕਾਰ ਹੁੰਦਾ ਸਤਿਗੁਰੂ ਦੀ ਪ੍ਰਸਾਦ ਕੀ ਕਿਰਪਾ ਕਰਕੇ ਜਾਂ ਮੰਗਲ ਕਰਕੇ। ਅੱਗੇ ਲਿਖਦੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਸਵਾਏ ਮਨ ਸੁਭਾਅ ਵਾਲਾ, ਜੋ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਾ ਪ੍ਰਕਾਸ਼ ਕਰਨ ਵਾਲਾ ਗ੍ਰੰਥ ਹੈ, ਉਸਦਾਸ ਕੀ ਹੁਣ ਉਤਰਾ ਅਰਜ ਜਿਹੜਾ ਮਗਰਲਾ ਹਿੱਸਾ ਹੈ ਅਕੀਲਾ ਅੰਤਲਾ ਹਿੱਸਾ ਹੈ ਉਹ ਲਿਖਦੇ ਹੈ। ਉਹ ਮੁਗਲੇ ਹਿੱਸੇ ਵਿੱਚ ਬਾਕੀ ਰਹਿੰਦੀ ਜਿਹੜੀ ਕਥਾ ਗੁਰੂ ਨਾਨਕ ਸਾਹਿਬ ਜੀ ਦੇ ਮੈਂ ਲਿਖ ਰਹੇ ਹਾਂ ਅਤੇ ਗੁਰਬਾਣੀ ਦਾ ਮੰਗਲ ਕਵੀ ਜੀ ਕਰ ਰਹੇ ਉਹ ਜਿਵੇਂ ਵੀ ਆ ਰਿਹਾ ਅਸੀਂ ਸੁਣੀਏ ਮਨ ਲਾ ਕੇ। ਸ੍ਰੀ ਗੁਰ ਬਚਨ ਸੋ ਚੂਰਨ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਜਿਹੜੇ ਉਚਾਰਨ ਕੀਤੀ ਬਾਣੀ ਹੈ ਜਿਹਨਾਂ ਵਿੱਚ ਜਪ ਬਾਣੀ ਉਹਦੇ ਵਿੱਚ ਹੀ ਇਹ ਸੋਦਰ ਸਿਰਲੇਖਿਰ ਬਾਣੀ ਆ ਜਾਂਦੀ ਹੈ। ਮਹਾਰਾਜ ਸੋਭਾ ਵਾਲੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ ਬਾਣੀ ਉਹ ਸੋ ਕੀ ਬੜਾ ਚੰਗਾ ਵਧੀਆ ਚੂਰਨ ਹੈ। ਸੋ ਨੂੰ ਸਿੱਧ ਦਾ ਵੀ ਹੁੰਦਾ ਇੱਕ ਆਮ ਚੂਰਨ ਜਿਹਾ ਹੁੰਦਾ ਇੱਕ ਅਜਮਾਇਆ ਹੋਇਆ ਪਰਤਿਆਇਆ ਹੋਇਆ ਚੂਰਨ ਹੁੰਦਾ ਜਿਹੜਾ ਕਈ ਮਰੀਜ਼ਾਂ 'ਤੇ ਵਰਤਿਆ ਜਾਵੇ ਅਤੇ ਉਹ ਜਿਹਦੇ ਵੀ ਵਰਤਿਆ ਜਾਵੇ ਉਹ ਜਿਸ ਰੋਗ ਲਈ ਵਰਤਿਆ ਜਾਵੇ ਉਹ ਰੋਗ ਨੂੰ ਦੂਰ ਕਰ ਦੇਵੇ। ਹੁਣ ਜੋ ਹਕਮਤ ਦੇ ਜਿਹੜੇ ਗ੍ਰੰਥ ਹੈ ਉਹਨਾਂ ਵਿੱਚ ਬਹੁਤ ਚੂਰਨ ਲਿਖੇ ਪਏ ਬੜੇ ਕਵਾਸ ਹੈ ਹਰ ਕੁਰਕ ਜੇ ਲਿਖੇ ਹੈ ਹੋਰ ਗੋਲੀਆਂ ਹਨ ਅਤੇ ਇਸੇ ਤਰ੍ਹਾਂ ਪਾਕ ਹਨ ਜਿਹਨੂੰ ਚਟਣੀ ਚੁਟਣੀ ਜੀ ਕਹਿ ਦਿੰਦੇ ਜਿਵੇਂ ਚਮਨ ਪੁਰਾਸ਼ ਹੈ ਇਸ ਤਰ੍ਹਾਂ ਕੋਈ ਸੁੰਦਾ ਪਾਕ ਹੈ ਸੋ ਕੋਈ ਸੁਪਾਰੀ ਪਾਕ ਹੈ ਕੋਈ ਉਹ ਇਸ ਤਰ੍ਹਾਂ ਚੂਰਨ ਵੀ ਹੈ ਕੋਈ ਲਵਣ ਭਾਸ਼ਕ ਚੂਰਨ ਹੈ ਕੋਈ ਸੁਦਰਸ਼ਨ ਚੂਰਨ ਹੈ ਕੋਈ ਹੰਗਾਸ਼ਟ ਚੂਰਨ ਹੈ। ਇਸ ਤਰ੍ਹਾਂ ਉਹਨਾਂ ਵਿੱਚੋਂ ਜਿਹੜਾ ਕੋਈ ਆ ਸੁਦਰਸ਼ਨ ਚੂਰਨ ਹੈ ਇਹਨੂੰ ਸਿੱਧ ਚੂਰਨ ਕਹਿੰਦੇ ਹੈ ਵੀ ਇਹ ਅਜਮਾਇਆ ਹੋਇਆ ਚੂਰਨ ਹੈ ਇਹ ਕਈ ਰੋਗਾਂ ਉੱਪਰ ਕੰਮ ਕਰਦਾ ਹੈ ਅਤੇ ਉਹਦਾ ਜਿਹੜਾ ਵਰਤਣ ਦਾ ਤਰੀਕਾ ਵੱਖਰੋ ਵੱਖਰਾ ਹੈ ਯਾਨੀ ਜਿਹੜਾ ਜਿਹਦੇ ਨਾਲ ਖਾਣਾ ਹੈ ਉਹ ਵੱਖਰਾ ਵੱਖਰਾ ਦੱਸਿਆ ਹੈ ਵੀ ਜੇ ਤਾਪ ਬੁਖਾਰ ਹੈ ਤਾਂ ਇਹਦੇ ਨਾਲ ਇਹ ਚੂਰਨ ਨੂੰ ਖਾਓ ਜੇ ਕੋਈ ਤੁਹਾਡੇ ਪੇਟ ਵਿੱਚ ਦਰਦ ਹੈ ਤਾਂ ਫਿਰ ਇਹਦੇ ਨਾਲ ਛਕੋ ਜੇ ਹੱਡ ਪੈਰ ਦੇ ਵਿੱਚ ਤੁਹਾਡੇ ਕੋਈ ਤਕਲੀਫ ਹੈ ਪੀੜਾ ਹੋ ਰਹੀ ਵਹਿ ਵੱਧਦੀ ਹੈ ਇਉਂ ਖਾਓ ਅਤੇ ਬਾਕੀ ਜਿੰਨੇ ਤਰ੍ਹਾਂ ਦੇ ਰੋਗ ਹੈ ਉਹਨਾਂ ਵਾਸਤੇ ਅੱਡੋ ਅੱਡੀ ਉਹਨਾਂ ਦਾ ਅਨੁਪਾਨ ਹੈ ਖਾਣ ਦਾ ਵੱਖਰਾ ਵੱਖਰਾ ਹੈ ਤਰੀਕਾ ਚੂਰਨ ਇੱਕੋ ਹੀ ਆ ਉਹ ਅਤੇ ਜਿਵੇਂ ਸੁਦਰਸ਼ਨ ਚੱਕਰ ਜਿਹੜਾ ਮਰਜ਼ੀ ਆ ਜਾਏ ਉਹਨੂੰ ਵੀ ਮਾਰ ਦਿੰਦਾ ਹੈ ਅਤੇ ਇਸ ਤਰ੍ਹਾਂ ਇਹ ਸੁਦਰਸ਼ਨ ਚੱਕਰ ਵਰਗਾ ਚੂਰਨ ਹੈ ਇਹ ਰੋਗਾਂ ਨੂੰ ਨਹੀਂ ਵਿਛੜਦਾ ਸਾਰਿਆਂ ਨੂੰ ਵੱਢ ਦਿੰਦਾ ਮਾਤ ਕਰ ਦਿੰਦਾ ਉਹ ਸਿੱਧ ਚੂਰਨ ਹੈ ਜਿਵੇਂ ਕੋਈ ਸ਼ਬਦ ਪੜ੍ਹ ਪੜ੍ਹ ਕੇ ਸਿੱਧ ਕੀਤਾ ਹੋਵੇ ਫਿਰ ਉਹ ਜਦੋਂ ਪੜ੍ਹੋਗੇ ਉਦੋਂ ਉਹ ਕੰਮ ਕਰਦਾ ਹੈ। ਕਈ ਜਿਹੜੇ ਰਾਗੀ ਹੈ ਉਹ ਗਾ ਗਾ ਕੇ ਰਾਗ ਸਿੱਧ ਕਰ ਲੈਂਦੇ ਹੈ ਫਿਰ ਜਦੋਂ ਗਾਉਣਗੇ ਨਾ ਸਿੱਧ ਕੀਤਾ ਰਾਗ ਉਹ ਜਿਹੜਾ ਕਿ ਉਹਦੀ ਤਸਵੀਰ ਹੈ ਨਾ ਰਾਗ ਦੀ ਉਹਦੀ ਕਲਾ ਵਰਤ ਜੂ ਉਸੇ ਤਰ੍ਹਾਂ ਹੋ ਜਾਊਗਾ। ਜੇ ਦੀਪਕ ਰਾਗ ਸਿੱਧ ਕੀਤਾ ਜਦੋਂ ਰਾਗੀ ਸਾਹਿਬਾਨ ਗਾਊਗਾ ਫਿਰ ਤੁਸੀਂ ਦੀਵਿਆਂ 'ਚ ਬੱਤੀ ਤੇਲ ਪਾ ਕੇ ਰੱਖ ਦਿਓ ਅਤੇ ਉਹਨੂੰ ਸੀਖ ਲਾਉਣ ਦੀ ਲੋੜ ਨਹੀਂ ਹੈ। ਜਿਹਨੇ ਦੀਪਕ ਰਾਗ ਸਿੱਧ ਕੀਤਾ ਜਦੋਂ ਉਹ ਗਾਊਗਾ ਨਾ ਅਤੇ ਉਹਦੀ ਕਲਾ ਵਰਤੂਗੀ ਦੀਵੇ ਫਟਾਫਟ ਬਸ ਜਗਣ ਲੱਗ ਪੈਣਗੇ। ਇਸ ਤਰ੍ਹਾਂ ਬਸੰਤ ਰਾਗ ਹੈ ਉਹ ਜਦੋਂ ਕੋਈ ਗਾਊਗਾ ਅਤੇ ਜਿਵੇਂ ਬਸੰਤ ਰੁੱਤ ਵਿੱਚ ਉਹ ਪੀਲੇ ਰੰਗ ਦੇ ਖਿੜੇ ਹੁੰਦੇ ਨਾ ਫੁੱਲ ਤਰ੍ਹਾਂ ਤਰ੍ਹਾਂ ਦੇ ਵੀ ਇਸ ਤਰ੍ਹਾਂ ਫਿਰ ਉਹ ਸਿੱਧ ਕੀਤਾ ਹੋਇਆ ਬਸੰਤ ਰਾਗ ਜਦੋਂ ਉਹਦੀ ਫਿਰ ਕਲਾ ਵਰਤਦੀ ਹੈ ਅਤੇ ਉਹ ਸਾਰਿਆਂ ਦੇ ਕੱਪੜੇ ਪੀਲੇ ਹੋ ਜਾਂਦੇ ਭਾਵੇਂ ਚਿੱਟੇ ਪਾਏ ਹੋਣ। ਇਸ ਤਰ੍ਹਾਂ ਜਿਹੜਾ ਮੇਘ ਰਾਗ ਹੈ ਉਹਦੇ ਗਾਉਣ ਦੇ ਨਾਲ ਮਲਾਰ ਰਾਗ ਦੇ ਨਾਲ ਬੱਦਲ ਦੀ ਬਾਰਿਸ਼ ਹੋ ਜਾਂਦੀ ਹੈ ਕਿਉਂਕਿ ਉਹ ਸਿੱਧ ਕੀਤੇ ਹੁੰਦੇ ਹੈ ਜਿਹਨੂੰ ਅਸੀਂ ਆਪਾਂ ਕਹਿੰਦੇ ਵੀ ਇਹ ਅਜਮਾਏ ਹੋਏ ਸਾਡੇ ਟੋਟਕੇ ਹੈ ਅਜਮਾਏ ਹੋਏ ਨੁਸਖੇ ਹੈ ਇਹ ਕੰਮ ਕਰਦੇ ਹੀ ਕਰਦੇ ਹੈ ਇਸ ਤਰ੍ਹਾਂ ਕਹਿੰਦੇ ਜਿਹੜੀ ਗੁਰੂ ਮਹਾਰਾਜ ਦੀ ਬਚਨ ਰੂਪ ਬਾਣੀ ਹੈ ਇਹ ਕਹਿੰਦੇ ਚੰਗਾ ਸਿੱਧ ਕੀਤਾ ਅਜਮਾਇਆ ਹੋਇਆ ਚੂਰਨ ਹੈ ਖਾਏ ਕਮਾਏ ਜਾ ਜਿਹੜਾ ਕਹਿੰਦੇ ਕਮਾਈ ਕਰਨ ਰੂਪ ਇਹਨੂੰ ਖਾਂਦਾ ਹੈ ਜਿਹੜਾ ਗੁਰਬਾਣੀ ਦੀ ਪੜ੍ਹ ਕੇ ਕਮਾਈ ਕਰਦਾ ਹੈ ਇੱਕ ਤਾਂ ਹੁੰਦਾ ਨੇ ਪੜ੍ਹਨਾ ਪੜ੍ਹਾਉਣਾ ਇੱਕ ਹੁੰਦਾ ਕਮਾਈ ਕਰਨੀ ਉਹ ਹੁੰਦੀ ਨਿਰਸ਼ਤ ਵੀ ਹੁੰਦੀ ਹੈ ਅਤੇ ਕਾਮਨਾ ਨਾਲ ਵੀ ਹੁੰਦੀ ਹੈ ਜਿਹੜੇ ਕੋ ਕਾਮਨਾ ਰਹਿਤ ਹੋ ਕੇ ਸਾਰੀ ਦਿਹਾੜੀ ਬਾਣੀ ਪੜ੍ਹੀ ਜਾਂਦੇ ਹੈ ਸਮਝ ਲਓ ਬਾਣੀ ਰਾਹੀਂ ਕਮਾਈ ਕਰ ਰਹੇ ਹੈ ਜਿਵੇਂ ਕਈ ਗੁਰਮੁਖ ਮਾਈ ਭਾਈ ਘਰਾਂ ਵਿੱਚ ਸੁਖਮਨੀ ਦਾ ਪਾਠ ਰੋਜ਼ ਕਰਦੇ ਹੈ ਸਮਝ ਲਓ ਸ਼ਬਦ ਸੁਖਮਨੀ ਬਾਣੀ ਦੀ ਕਮਾਈ ਹੈ ਕੋਈ ਦੋ ਦੋ ਚਾਰ ਚਾਰ ਵੀ ਪੜ੍ਹਦੇ ਹੈ ਕੋਈ ਪੰਜ ਵੀ ਪੜ੍ਹਦੇ ਹੈ ਕੋਈ ਗਿਆਰਾਂ ਵੀ ਸੁਖਮਨੀ ਦੇ ਪਾਠ ਕਰਦੇ ਆ ਰੋਜ਼ ਹੀ ਬਾਣੀ ਦੀ ਕਮਾਈ ਹੈ ਫਿਰ ਉਹ ਜਦੋਂ ਸਿੱਧ ਹੋ ਜਾਊ ਨਾ ਉਦੋਂ ਫਿਰ ਜੋ ਮਨ ਵਿੱਚ ਫੁਰਨਾ ਕਰੂ ਉਵੇਂ ਹੀ ਹੋਣ ਲੱਗ ਜਾਊਗਾ ਜਿਵੇਂ ਇੱਧਰ ਦੁਆਬੇ ਦੇ ਵਿੱਚ ਇੱਕ ਬੀਬੀ ਹੈ ਉਹਨੇ ਸੁਖਮਨੀ ਬਾਣੀ ਪੜ੍ਹ ਕੇ ਸਿੱਧੀ ਪ੍ਰਾਪਤ ਕਰ ਲਈ ਉਹ ਸਿੱਧ ਹੋ ਗਈ ਜੋ ਮੁੱਖੋਂ ਬਚਨ ਕਹਿੰਦੀ ਉਹ ਪੂਰਾ ਹੋ ਜਾਂਦਾ ਹੈ ਅਤੇ ਅਗਲੇ ਦੇ ਮਨ ਦਾ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਫੁਰਨਾ ਧਾਰ ਕੇ ਇੱਥੇ ਆਇਆ ਹੈ ਇਸ ਤਰ੍ਹਾਂ ਕਈ ਜਿਹੜੇ ਸਾਧੂ ਹੈ ਉਹ ਕੋਈ ਸ਼ਬਦ ਅਭਿਆਸ ਕਰਕੇ ਸਿੱਧ ਕਰ ਲੈਂਦੇ ਉਹਦੇ ਰਾਹੀਂ ਉਹਨਾਂ ਦੇ ਮਨ ਦਾ ਪਤਾ ਲੱਗ ਜਾਂਦਾ ਵੀ ਇਹ ਕੀ ਅੱਖਰ ਰੱਖਿਆ ਹੈ ਇੱਥੇ ਲੋਪੋ ਇੱਕ ਬਾਹਰ ਖੇਤਾਂ ਵਿੱਚ ਉਦਾਸੀ ਸੰਪਰਦਾ ਸਾਧੂ ਬੈਠਾ ਹੋਇਆ ਸੀ ਅਤੇ ਲੋਪੋ ਦਾ ਇੱਕ ਨਿਹੰਗ ਸਿੰਘ ਸੀ ਇਹ ਤਾਂ ਭਾਵੇਂ ਦੋਦਰ ਦਾ ਸੀ ਅਤੇ ਮੈਨੂੰ ਕਹਿੰਦਾ ਵੀ ਉਹਦੇ ਆਪਾਂ ਦਰਸ਼ਨ ਕਰਿਆਈਏ ਉਹਦੇ ਨਾਲ ਉਹਦਾ ਕੋਈ ਮੇਲ ਮਿਲਾਪ ਜਿਹਾ ਸੀ ਅਤੇ ਇਸ ਤਰ੍ਹਾਂ ਜਾਣੀ ਉਹ ਜਦੋਂ ਜਾ ਕੇ ਬੈਠੇ ਅਤੇ ਮੇਰਾ ਉਹਨੂੰ ਇਸ ਪਾਸੇ ਵੀ ਆਪਾਂ ਵੀ ਗਿਆਨੀ ਬਣੀਏ ਕੋਈ ਇਤਿਹਾਸ ਪੜ੍ਹੀਏ ਸੁਣੀਏ ਇਹੋ ਜਿਹਾ ਫੁਰਨਾ ਜਿਹਾ ਬਣਿਆ ਹੋਇਆ ਸੀ ਤਿਆਰੀ ਹੋ ਰਹੀ ਸੀ ਅਤੇ ਉਹਨੇ ਮਨ ਦਾ ਫੁਰਨਾ ਸਮਝ ਲਿਆ ਮੈਨੂੰ ਕਹਿੰਦਾ ਵੀ ਤੂੰ ਕਾਕਾ ਗਿਆਨੀ ਬਣਨਾ ਚਾਹੁੰਦਾ ਉਹ ਨਹੀਂ ਕਿਸੇ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਕਹਿੰਦਾ ਮੇਰੀ ਕਮਾਈ ਹੈ ਵੀ ਮੈਂ ਕਿਸੇ ਦੇ ਮਨ ਦੇ ਫੁਰਨੇ ਨੂੰ ਜਾਣ ਲੈਂਦਾ ਕਮਾਈ ਨਾਲ ਇਹਨੂੰ ਕਹਿੰਦਾ ਵੀ ਹਾਂ ਜੇ ਤੂੰ ਛੇਤੀ ਗਿਆਨੀ ਬਣਨਾ ਹੈ ਅਤੇ 40 ਦਿਨ ਮੇਰੇ ਕੋਲ ਕਮਾਈ ਕਰ ਲਾ ਸਾਰੇ ਗਿਆਨ ਧਿਆਨ ਤੈਨੂੰ ਆ ਜਾਣਗੇ ਤੈਨੂੰ ਕੋਈ ਅੱਖਰ ਪੜ੍ਹਨ ਦੀ ਲੋੜ ਨਹੀਂ ਅੱਖਾਂ ਮੀਚ ਕੇ ਬਹਿ ਜੇ ਆਸ ਆਸ ਗਿਆਨੀ ਤੂੰ ਉਹ ਜਿਹੜਾ ਨਿਹੰਗ ਸਿੰਘ ਸੀ ਉਹਦੇ ਨਾਲ ਉਹਦੀ ਗੱਲਬਾਤ ਜੀ ਖੁੱਲ੍ਹੀ ਸੀ ਉਹ ਕਹਿੰਦਾ ਤੈਨੂੰ ਤਾਂ ਉਲਾ ਨਹੀਂ ਆਉਂਦਾ ਤੂੰ ਤਾਂ ਗਿਆਨੀ ਬਣਿਆ ਨਹੀਂ ਉਹ ਤਾਂ ਕਿੱਥੇ ਬਣਾ ਦੇ ਹੋਰ ਕਹਿੰਦਾ ਵੀ ਨਿੰਗਾ ਤੂੰ ਜਦੋਂ ਕਰਦਾ ਤਰੱਕੀ ਕਰਦਾ ਕਹਿੰਦਾ ਮੈਂ ਗੱਲ ਸਹੀ ਕਹਿੰਦਾ ਉਹ ਕਹਿੰਦਾ ਨਹੀਂ ਮੈਂ ਕਮਾਈ ਨਾਲ ਕਹਿੰਦਾ ਵੀ ਜੇ ਇੱਛਾ ਰੱਖ ਕੇ ਕੋਈ ਸ਼ਬਦ ਦੀ ਕਮਾਈ ਕੀਤੀ ਜਾਏ ਉਹ ਸਿੱਧ ਹੋ ਜਾਏ ਅਤੇ ਫਿਰ ਉਹ ਗਿਆਨ ਧਿਆਨ ਆ ਜਾਂਦਾ ਹੈ ਗੱਲ ਤਾਂ ਉਹਦੀ ਯਥਾਰਥ ਸੀ ਪਰ ਉਹ ਜਿੰਨਾ ਚਿਰ ਕਮਾਈ ਰਹੂਗੀ ਓਨਾ ਚਿਰ ਉਹ ਗਿਆਨ ਉਹਦੇ ਕੋਲ ਰਹੂ ਮਗਰੋਂ ਫਿਰ ਉਹ ਜਿਹੀ ਹੁੰਦਾ ਹੈ ਜਿਹੜੀ ਕੋਈ ਆ ਸੰਸਾਰ ਦੀ ਮਰਿਆਦਾ ਬਣੀ ਹੈ ਉਸ ਤਰ੍ਹਾਂ ਅਸੀਂ ਪੂਰੀ ਕਰਕਾਂਗੇ ਉਹ ਕੋਈ ਕਥਾ ਵਾਰਤਾ ਸਿੱਖਾਂਗੇ ਪੜ੍ਹਾਂ ਪੜ੍ਹਾਵਾਂਗੇ ਉਹ ਜਿੰਨਾ ਚਿਰ ਸਾਡਾ ਸਰੀਰ ਰਹੂ ਆਸਵਾਸ ਚੱਲਣਗੇ ਓਨਾ ਚਿਰ ਸਾਡੇ ਕੋਲ ਸਾਰਾ ਕੁਛ ਰਹੂਗਾ ਉਹ ਕਮਾਈ 'ਤੇ ਨਿਰਭਰ ਹੈ ਜਦੋਂ ਕਮਾਈ ਖਤਮ ਜਿਵੇਂ ਰੁਪਈਏ ਖਤਮ ਫਿਰ ਨੰਗ ਮਲੰਗ ਅਤੇ ਇੱਕ ਹੁੰਦਾ ਵੀ ਉਹ ਪੱਕੇ ਹੈ ਉਹ ਜਿੰਨਾ ਜਿਵੇਂ ਤਨਖਾਹ ਲੱਗੀ ਹੁੰਦੀ ਹੈ ਕਿਸੇ ਨੂੰ ਵੀ ਸਾਰੀ ਜ਼ਿੰਦਗੀ ਆਉਣ ਜਿੰਨਾ ਚਿਰ ਮਰਦਾ ਨਹੀਂ ਪੈਨਸ਼ਨ ਨਹੀਂ ਬੰਦ ਹੁੰਦੀ ਇਸ ਤਰ੍ਹਾਂ ਜਿਹੜੀ ਕੋਈ ਪੜ੍ਹਾਈ ਕਰਕੇ ਗਿਆਨ ਹਾਸਲ ਕੀਤਾ ਜਾਂ ਕਮਾਈ ਕਰਕੇ ਬ੍ਰਹਮ ਗਿਆਨ ਹਾਸਲ ਕੀਤਾ ਨਾ ਉਹ ਫਿਰ ਸਾਰੀ ਜ਼ਿੰਦਗੀ ਇੱਥੇ ਵੀ ਅੱਗੇ ਵੀ ਨਾਲ ਬਣਿਆ ਰਹਿੰਦਾ ਹੈ ਇਸ ਤਰ੍ਹਾਂ ਜਾਣੀ ਉਹਦੀ ਕਮਾਈ ਸੀ ਉਹ ਸਿੱਧ ਕੀਤਾ ਹੋਇਆ ਸੀ ਇਸ ਕਰਕੇ ਉਹ ਕਹਿੰਦਾ ਸੀ ਵੀ ਫਿਰ ਤੂੰ ਕਰ ਲੈ ਸੋ ਇੱਥੇ ਗੁਰਬਾਣੀ ਦੇ ਵਚਨ ਵੀ ਕਹਿੰਦੇ ਸਿੱਧ ਕੀਤਾ ਚੂਰਨ ਹੈ ਜਿਸ ਰੋਗ 'ਤੇ ਮਰਜ਼ੀ ਵਰਤ ਲਓ ਇਹ ਰੋਗ ਨੂੰ ਇਹ ਦੂਰ ਕਰ ਦਿੰਦੀ ਗੁਰਬਾਣੀ। ਆ ਕੋਈ ਸੁਖਮਨੀ ਸਾਹਿਬ ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਰੋਗ ਜਿਹੇ ਚਿੰਬੜੇ ਹੈ ਅਤੇ ਉਹ ਪੜ੍ਹ ਲੈਂਦੇ, ਉਹਨਾਂ ਤੋਂ ਉਹਨਾਂ ਨੂੰ ਰਾਹਤ ਮਿਲਦੀ ਹੈ। ਇੱਥੇ ਲਦਾਈ ਕੇ ਵਿਖੇ ਇੱਕ ਠੱਠੀ ਦਾ ਉਦਾਸੀ ਸਾਧੂ ਰਹਿੰਦਾ ਸੀ। ਉਹ ਤੜਕੇ 2 ਵਜੇ ਉੱਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ। ਜਦੋਂ ਮਾਤਰ ਵਿਦਿਆਰਥੀ ਰੂਪ ਵਿੱਚ ਗਏ, ਮੈਂ ਕਿਹਾ ਵੀ ਤੂੰ ਬਾਕੀ ਨਿਤਨੇਮ ਨਹੀਂ ਕਰਦਾ ਜਪਜੀ ਸਾਹਿਬ, ਇਹ ਕਿਉਂ ਪੜ੍ਹਦਾ? ਕਹਿੰਦੇ ਇਹਦੇ ਨਾਲ ਮੇਰੀ TV ਦੂਰ ਹੋਈ ਹੈ। ਮੈਂ ਯਤੀਮ ਖਾਨੇ ਸੀ, ਘਰਿਆਂ ਨੇ ਕੱਢ ਵੱਢਤਾ ਸੀ, ਧੱਕਤਾ ਸੀ, ਮੈਨੂੰ ਉੱਥੇ ਛੱਡ ਆਏ ਸੀ। ਮੈਂ ਹਸਪਤਾਲ ਦਵਾਈ ਵੀ ਲੈਂਦਾ ਸੀ, ਕੋਈ ਨਹੀਂ ਫਾਇਦਾ, ਡਾਕਟਰਾਂ ਨੇ ਜਵਾਬ ਦਿੱਤਾ। ਉੱਥੇ ਯਤੀਮ ਖਾਨੇ ਵਿੱਚ ਇੱਕ ਸਿੱਖ ਸੀ, ਉਹਦੇ 12 ਕਸ਼ਟ ਪੁਰੀਆਂ ਮੂੰਹ ਜਵਾਨੀ ਯਾਦ ਸੀ। ਉਹ ਮੈਨੂੰ ਕਹਿੰਦਾ ਛੱਡ ਸਾਰਾ ਇਹਨੇ ਦਾ ਖਹਿੜਾ, ਅਤੇ ਤੂੰ ਆ ਸੁਖਮਨੀ ਦੇ 12 ਅਸ਼ਟਪਦੀਆਂ ਮੈਥੋਂ ਸੁਣ ਲਿਆ ਕਰ, 8 ਪੈਰ ਵਧੀਆ ਨਿਕਲਣਗੇ, ਕੋਈ ਦੁੱਖ ਤਕਲੀਫ ਨਹੀਂ ਤੈਨੂੰ ਹੋਊਗੀ ਦੇਖ ਸੁਣ ਕੇ। ਉਹਨੂੰ ਨੇਚਾ ਸੀ ਅਤੇ ਉਹਨੇ ਸਿੱਧ ਕੀਤੀ, ਸਮਝ ਲਓ ਉਹ ਕਲਾ ਵਰਤਦੀ ਸੀ। 12 ਅਸ਼ਟਪਦੀਆਂ ਉਹ ਬਸ ਪੜ੍ਹ ਲੈਂਦਾ ਅਤੇ 8 ਪੈਰ ਉਹਦੇ ਵਧੀਆ ਨਿਕਲਦੇ। ਇਹ ਕਹਿੰਦਾ ਵੀ ਮੈਂ ਵੀ ਸੁਣਨ ਲੱਗ ਗਿਆ। ਫਿਰ ਇਹ ਗੱਲ ਹੋਈ, ਕਹਿੰਦੇ ਵੀ 8 ਪੈਰ ਮੈਨੂੰ ਕੋਈ ਤਕਲੀਫ ਨਾ ਹੁੰਦੀ। ਫਿਰ ਹੌਲੀ ਹੌਲੀ ਮੈਂ ਕਹਿੰਦੇ ਠੀਕ ਜਿਹਾ ਹੋਣ ਲੱਗ ਪਿਆ ਅਤੇ ਮੈਂ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਸੀ, ਮੈਂ ਫਿਰ ਸਾਰੀ ਸੁਖਮਨੀ ਦਾ ਪਾਠ ਕਰਨ ਲੱਗ ਪਿਆ, ਉਹਨੂੰ ਵੀ ਸੁਣਨ ਲੱਗ ਪਿਆ। ਕਹਿੰਦੇ ਸੁਖਮਨੀ ਬਾਣੀ ਦੀ ਐਸੀ ਕਲਾ ਵਰਤੀ ਆ ਤੁਹਾਡੇ ਸਾਹਮਣੇ, ਮੈਂ ਕਹਿੰਦੇ ਨਿਰੋਗ ਹੋਇਆ ਬੈਠਾ, ਨਹੀਂ ਤਾਂ ਮੇਰਾ ਕੋਈ ਕਹਿੰਦੇ ਸਰੀਰ ਦੇ ਵਿੱਚ ਜਿਹੜਾ ਕੋਈ ਗੁਰਦੇ ਗੁਰਦੇ ਜੇ ਆ ਉਹ ਸਭ ਕਹਿੰਦੇ ਗਲੇ ਗੁਲੇ ਜੇ ਪਏ ਸੀ, ਕੋਈ ਨਹੀਂ ਸੀਗਾ। ਅਤੇ ਹੁਣ ਦੇਖ ਲਓ, ਕਹਿੰਦੇ ਵੀ ਉਹ ਚੈੱਕ ਕਰ ਲਓ, ਬਿਲਕੁਲ ਠੀਕ ਠਾਕ ਹੈ, ਦਵਾਈ ਮੈਂ ਕੋਈ ਵੀ ਨਹੀਂ ਲਈ। ਇਸ ਕਰਕੇ ਯਾਨੀ ਉਹ ਸਿੱਧ ਹੋ ਗਈ ਨਾ ਗੁਰਬਾਣੀ, ਅਤੇ ਉਹ ਕਲਾ ਵਰਤਦੀ ਉਹਦੀ ਮਹਾਰਾਜ ਦੀ ਬਾਣੀ। ਕਹਿੰਦੇ ਇਹ ਕਵੀ ਕਹਿੰਦਾ ਵੀ ਇਹ ਸਿੱਧ ਕੀਤਾ ਚੂਰਨ ਹੈ, ਅਜਮਾਇਆ ਹੋਇਆ ਨੁਕਸ਼ਾ ਹੈ, ਜਿਹੜਾ ਕਮਾਈ ਕਰਨ ਰੂਪੇ ਗੁਰਬਾਣੀ ਨੂੰ ਸ਼ਕਤਾ ਧਾਰਨ ਕਰਦਾ ਹੈ। ਉਦਰ ਰੋਗ ਹਉਮੈ ਹਰਿਓ, ਹਾਂ ਕਹਿੰਦੇ ਉਹਦਾ ਜਿਹੜਾ ਹਉਮੈ ਦਾ ਰੋਗ ਹੈ ਇਹ ਪੇਟ ਦਾ ਰੋਗ ਹੈ। ਜਿਵੇਂ ਪੇਟ ਨੂੰ ਰੋਗ ਹੋ ਜਾਏ ਤੇ ਅਫਾਰਾ ਹੋ ਜਾਂਦਾ, ਮਨੁੱਖ ਅਫਰ ਜਾਂਦਾ ਹੈ, ਬਹੁਤ ਔਖਾ ਹੁੰਦਾ ਅਫਰਿਆ ਮਨੁੱਖ। ਇਸ ਤਰ੍ਹਾਂ ਕਹਿੰਦੇ ਹੋਮਾ ਦਾ ਰੋਗ ਵੀ ਅਫਾਰੇ ਦਾ ਰੋਗ ਹੈ, ਪੇਟ ਦਾ ਰੋਗ ਹੈ। ਜਿਹਨੂੰ ਹੋਮਾ ਦਾ ਰੋਗ ਲੱਗੇ ਉਹ ਵੀ ਅਫਰਿਆ ਰਹਿੰਦਾ ਹੈ। ਜਿਵੇਂ ਮੋਹਨ ਜਿਹੜਾ ਸੀ ਉਹਨੂੰ ਹੋਮਾ ਦਾ ਰੋਗ ਸੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਤੂੰ ਝੁੱਕ ਜਾ। ਕਹਿੰਦਾ ਜੀ ਮੈਂ ਨਹੀਂ ਇਹ ਝੁੱਕਦਾ, ਇੱਕ ਤਾਂ ਜਿਹੜਾ ਮੇਰਾ ਅਧਿਕਾਰ ਬਣਦਾ ਸੀ ਉਹ ਤੁਸੀਂ ਇਹਨੂੰ ਦੇ ਰਹੇ ਹੈ, ਦੂਜਾ ਮੈਂ ਤੁਹਾਡਾ ਗੁਰੂ ਕਾ ਵੱਡਾ ਪੁੱਤਰ, ਮੈਂ ਇਹਦੇ ਅੱਗੇ ਦੱਸ ਕੇ ਕਿਵੇਂ ਮੱਠਾ ਟੇਕਾਂ। ਮਹਾਰਾਜ ਕਹਿੰਦੇ ਤੈਨੂੰ ਅਪਰੇਮਾ ਹੋਇਆ, ਚੰਗਾ ਅਪਰਿਆ ਹੀ ਰਹੇਗਾ। ਇਹ ਅਪਰੇਮਾ ਉਦੋਂ ਦੂਰ ਹੋਊਗਾ ਆ ਜਿਹੜਾ ਮੈਂ ਕਰਕੇ ਹੋਇਆ ਜਦੋਂ ਤੂੰ ਕਹਿੰਦੇ ਮੱਥਾ ਟੇਕਿਆ। ਉਹ ਇਤਿਹਾਸ ਵਿੱਚ ਆਉਂਦਾ, ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਵੱਡੇ ਪੁੱਤਰ ਮੋਹਨ ਨੂੰ ਅਫਰੇਵਾਂ ਹੀ ਹੋਇਆ ਰਹਿੰਦਾ, ਪੇਟ ਅਫਰੇ ਰਹਿੰਦਾ ਸੀ। ਔਰ ਉਹ ਇਸ ਤਰ੍ਹਾਂ ਸਮਾਧੀ ਜੀ ਲਾ ਕੇ ਅਤੇ 10ਵੇਂ ਦੁਆਰ ਵਿੱਚ ਟਿਕ ਜਾਂਦਾ, ਜਿਸ ਕਰਕੇ ਉਹਦੀ ਤਕਲੀਫ ਜੀ ਨਹੀਂ ਹੁੰਦੀ ਸੀ, ਚੁਬਾਰੇ 'ਚ ਬਹਿ ਰਹਿੰਦਾ। ਉਹ ਜਦੋਂ ਫਿਰ ਕਿਤੇ ਆਉਂਦਾ ਫਿਰ ਔਖਾ ਹੁੰਦਾ, ਫਿਰ ਉਵੇਂ 10ਵੇਂ ਦੁਆਰ ਵਿੱਚ ਸਵਾਸ ਚਾ ਲੈਂਦਾ। ਫਿਰ ਔਖੇ ਹੋਏ ਨੇ ਗੁਰੂ ਰਾਮ ਅਮਰਦਾਸ ਮਹਾਰਾਜ ਦੇ ਚੁਬਾਰਾ ਸਾਹਿਬ ਵਾਲੇ ਸਥਾਨ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਵਚਨ ਨਹੀਂ ਮੰਨਿਆ, ਮੈਂ ਬਹੁਤ ਔਖਾ ਹਾਂ। ਫਿਰ ਉੱਥੋਂ ਆਵਾਜ਼ ਆਈ, ਕਹਿੰਦੇ ਵੀ ਉਹ ਸਮਾਂ ਤਾਂ ਐਸੇ ਹੀ ਸੀ, ਹੁਣ ਗੁਰੂ ਰਾਮਦਾਸ ਸਾਹਿਬ ਦੇ ਸਾਹਿਬਜ਼ਾਦੇ ਗੁਰਤਾਗੱਦੀ ਦੇ ਤਖ਼ਤ ਉੱਪਰ ਬੈਠ ਕੇ ਇੱਥੇ ਗੁਰਬਾਣੀ ਦੀਆਂ ਪੋਥੀਆਂ ਲੈਣ ਆਉਣਗੇ। ਤੂੰ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕੀ ਅਤੇ ਗੁਰਬਾਣੀ ਦੀਆਂ ਪੋਥੀਆਂ ਉਹਨਾਂ ਨੂੰ ਦੇਵੀ। ਤੇਰਾ ਇਹ ਜਿਹੜਾ ਅਫਾਰਾ ਹੈ, ਇਹ ਪੇਟ ਦਾ ਰੋਗ ਉਦੋਂ ਦੂਰ ਹੋ ਜਾਉ ਫਿਰੇ ਮੰਨ ਲੈ ਜਾਉ। ਉਹ ਜਦੋਂ ਗੁਰੂ ਨਾਨਕ ਜਨ ਦੇ ਮਹਾਰਾਜ ਜੀ ਉਹ ਗੁਰਬਾਣੀ ਦੀਆਂ ਪੋਥੀਆਂ ਲੈਣ ਗਏ ਹੈ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਇਸ ਸ਼ਬਦ ਦਾ ਕੀਰਤਨ ਕੀਤਾ ਹੇਠਾਂ ਉਤਰਿਆ, ਪੋਥੀਆਂ ਲੈ ਆ ਅਤੇ ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਣਾ ਹੈ। ਮਹਾਰਾਜ ਕਹਿੰਦੇ ਵੀ ਸੰਸਾਰੀ ਸੰਬੰਧ ਕਰਕੇ ਤੂੰ ਦੇਖ, ਤੂੰ ਸਾਡਾ ਵੱਡਾ ਮਾਮਾ ਹੈ, ਮਾਮਾ ਹੁਣ ਭਾਣਜੇ 'ਤੇ ਮੱਥੇ ਟੇਕੇ ਤਾਂ ਯੋਗ ਜੀ ਗੱਲ ਹੈ। ਕਹਿੰਦਾ ਨਹੀਂ ਜੀ, ਹੁਣ ਤਾਂ ਤੁਹਾਡੇ ਟੇਕਣਾ ਹੀ ਪੈਣਾ, ਮੈਂ ਪਿਤਾ ਦਾ ਬਚਨ ਨਹੀਂ ਮੰਨਿਆ ਸੀ। ਉਹ ਕਹਿੰਦੇ ਸੀ ਟੇਕ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ, ਅਤੇ ਮੈਨੂੰ ਹੋਮੈ ਦਾ ਰੋਗ ਸੀ, ਮੈਂ ਕਿਹਾ ਮੈਂ ਨਹੀਂ ਇਹ ਟੇਕਦਾ, ਇਹਦੇ 'ਤੇ ਹੱਕ ਤਾਂ ਮੇਰਾ ਬਣਦਾ ਸੀ, ਮੈਂ ਵੱਡਾ ਪੁੱਤਰ ਸੀ, ਫਿਰ ਵੱਡਾ ਪੁੱਤਰ ਹੋ ਕੇ ਇਹ ਦਾਸ ਦੇ ਚਰਨਾਂ 'ਤੇ ਕੋਈ ਮੱਥਾ ਟੇਕਾਂ। ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਵੀ ਚੰਗਾ, ਜਿੰਨਾ ਚਿਰ ਮੱਥਾ ਨਹੀਂ ਨਾ ਟੇਕਦਾ ਏ ਫਰੇਮਾ ਨਹੀਂ ਉਤਰਨਾ ਹੈ, ਇਸ ਕਰਕੇ ਮਹਾਰਾਜ ਮੈਨੂੰ ਮੱਥਾ ਟੇਕਣ ਦਿਓ, ਇਹ ਫਰੇਮਾ ਉਤਰ ਜਾਏ। ਉਹ ਮੇਰੇ ਕਰਕੇ ਫਰੇਮਾ ਇਹਨੇ ਸਹਿ ਲਿਆ ਰੋਗ। ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਜਿਹੜਾ ਹੋਮੈ ਦਾ ਰੋਗ ਹੈ ਨਾ, ਇਹ ਵੀ ਪੇਟ ਦਾ ਰੋਗ ਹੈ। ਇਹ ਕਹਿੰਦੇ ਅਫਰੇਵੇ ਵਰਗਾ ਹੈ, ਜਿਵੇਂ ਪੇਟ ਅਫਰਿਆ ਰਿਹਾ, ਹੋਮੈ ਕਰਕੇ ਜਿਹੜਾ ਅਫਰਿਆ ਹੋਇਆ, ਜਿਹੜਾ ਗੁਰੂ ਕੀ ਬਾਣੀ ਰੂਪ ਪੜ੍ਹਨ ਰੂਪ ਕਹਿੰਦੇ ਚੂਰਨ ਛਕ ਲੈਂਦਾ, ਉਹਦਾ ਹੋਮੈ ਦਾ ਰੋਗ ਹੀ ਹਰਿਆ ਜਾਂਦਾ, ਅਫਰੇਵਾ ਲੈ ਜਾਂਦਾ, ਉਹ ਨਿਮਰਤਾ ਗਰੀਬੀ ਵਿੱਚ ਭਾਵ ਭਗਤੀ ਸਹਿਤ ਹੋ ਜਾਂਦਾ ਹੈ। ਨਮਸਕਾਰ ਮਮਤਾ ਵੀ ਕਹਿੰਦੇ ਐਸੀ ਜਿਹੜੀ ਗੁਰਬਾਣੀ ਹੈ ਨਾ, ਜਿਹੜੇ ਹੋਮੈ ਦੇ ਅਫਰੇਵੇ ਲਾਉਣ ਵਾਲੀ ਹੈ, ਉਸਨੂੰ ਮੇਰੀ ਨਮਸਕਾਰ ਹੈ। ਸਵਈਆ ਸੇਤ ਰਚਿਓ ਜਗ ਸਾਗਰ ਕੋ। ਹਾਂ, ਇਸੇ ਤਰ੍ਹਾਂ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਆ ਜਿਹੜਾ ਸੰਸਾਰ ਦੁੱਖਾਂ ਦਾ ਸਮੁੰਦਰ ਹੈ, ਉਹਦੇ ਉੱਪਰ ਜਿਹੜਾ ਵਾਹਿਗੁਰੂ ਦਾ ਗੁਰਬਾਣੀ ਦੁਆਰਾ ਕੀਰਤਨ ਕਰਨਾ ਹੈ, ਜਸ ਕਰਨਾ ਹੈ, ਇਹ ਮਨ ਨੂੰ ਇੱਕ ਪੁਲ ਰਚਿਆ, ਪੁਲ ਬਣਾਇਆ ਹੈ। ਸਭ ਖੰਡ ਪਖੰਡਨ ਸ਼ੋਰ ਸ਼ਰਾਬਾ। ਔਰ ਜਿਹੜਾ ਕਹਿੰਦੇ ਪਖੰਡ ਦਾ ਸ਼ੋਰ ਸ਼ਰਾਬਾ ਪੈ ਰਿਹਾ ਸੀ, ਰੌਲਾ ਗੋਲਾ ਸੀ ਹਰ ਪਾਸੇ, ਪਖੰਡੀ ਪਖੰਡੀ ਵੀ ਅਸੀਂ ਐਂ ਕਰ ਦਿੰਦੇ, ਅਸੀਂ ਐਂ ਕਰ ਦਿੰਦੇ ਹਾਂ। ਕਈ ਜਿਹੜੇ ਡੰਬੀ ਪਖੰਡੀ ਲੋਕ ਹੁਣ ਵੀ ਅੱਖ ਤਾਪੜ ਕੇ ਕਹਿੰਦੇ ਅਸੀਂ ਐਂ ਕਰ ਦਿਆਂਗੇ, ਹੁੰਦਾ ਹੁੰਦਾ ਉਹਨਾਂ ਤੋਂ ਪਖੰਡੀਆਂ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਜਿਹੜਾ ਕਹਿੰਦੇ ਉਹ ਪਖੰਡੀਆਂ ਨੇ ਬੜਾ ਰੌਲਾ ਗੋਲਾ ਮਚਾਇਆ, ਘਮਸਾਨ ਚਾਹੁੰਦੇ ਪਾਈ ਸੀ, ਉਹਨੂੰ ਖੰਡ ਕੇ ਨਾਸ਼ ਕਰ ਦਿੱਤਾ ਮਹਾਰਾਜ ਨੇ ਸਾਰਾ ਡੰਬ ਖੰਡ ਪੜਦੇ ਫਾਸ ਕਰਕੇ। ਕੀਰਤ ਗਾਏ ਸੁਣੈ ਪ੍ਰਭੂ ਕੀ। ਜਿਹੜਾ ਗੁਰਬਾਣੀ ਦੁਆਰਾ ਪ੍ਰਭੂ ਦੀ ਕੀਰਤੀ ਗਾਉਂਦਾ ਹੈ, ਜਾਣੀ ਕੀਰਤਨ ਕਰਦਾ ਹੈ ਤਥਾ ਸੁਣਦਾ ਹੈ। ਤਨ ਹੂੰ ਤਜੀਏ ਲੱਖ ਰੰਗ ਸਹਾਬਾ। ਇਸ ਤਰ੍ਹਾਂ ਕੀਰਤਨ ਗਾਉਂਦਿਆਂ ਹੋਇਆਂ ਸਰੀਰ ਦੀ ਹੰਗਤਾ ਛੱਡ ਦੇਈਏ। ਇਸ ਤਰ੍ਹਾਂ ਜਿਹੜਾ ਕੋਈ ਸਰੀਰ ਦੀ ਹੰਗਤਾ ਹੈ, ਇਹ ਜਿਵੇਂ ਕੱਚਾ ਰੰਗ ਹੁੰਦਾ ਸੂਹੇ ਦਾ, ਕੁਸੁੰਬੇ ਦਾ, ਕੁਸੁੰਬੇ ਦੇ ਰੰਗ ਨੂੰ ਕੱਚਾ ਸਮਝ ਕੇ ਛੱਡ ਦੇਈਏ ਸਰੀਰ ਦੀ ਹੰਗਤਾ ਨੂੰ। ਰੰਗ ਰੰਗਤ ਨੀ ਦੁੱਖ ਪਾਰ ਪਰੈ। ਆ ਭਾਵੇਂ ਕੋਈ ਕੰਗਾਲ ਹੈ ਜਾਂ ਧਨੀ ਹੈ, ਜਿਹੜਾ ਇਹ ਗੁਰਬਾਣੀ ਰੂਪ ਕੀਰਤਨ ਕਰਨ ਰੂਪ ਪੁਲ ਦੇ ਉੱਪਰ ਚੱਲ ਪੈਂਦਾ, ਉਹ ਦੁੱਖਾਂ ਰੂਪੀ ਸਮੁੰਦਰ ਤੋਂ ਪਾਰ ਪੈ ਜਾਂਦਾ ਹੈ, ਦੁੱਖਾਂ ਤੋਂ ਪਾਰ ਲੰਘ ਜਾਂਦਾ ਹੈ। ਭਾਵੇਂ ਰੰਗ ਹੋਵੇ, ਕੰਗਾਲ ਹੋਵੇ, ਭਾਵੇਂ ਸਭ ਗੁਣਾਂ ਤੋਂ ਰਹਿਤ ਹੋਵੇ ਜਾਂ ਧਨੀ ਕੋਈ ਗੁਣਾਂ ਦੇ ਸਹਿਤ ਹੋਵੇ, ਮਾਇਆ ਧਾਰੀ ਉਹ ਇਸ ਤਰ੍ਹਾਂ ਦੁੱਖਾਂ ਰੂਪੀ ਸਮੁੰਦਰ ਤੋਂ ਪਾਰ ਪੈ ਜਾਂਦਾ ਹੈ। ਅਵਲੋਕਤ ਹੈ ਨਿਜ ਰੂਪ ਅਜਾਬਾ, ਆਪਣਾ ਕਹਿੰਦੇ ਅਸ਼ਚਰਜ ਸਰੂਪ ਉਸਨੂੰ ਵੀ ਵੇਖ ਲੈਂਦਾ ਹੈ। ਉਹ ਪੁਰਸ਼ ਜਿਹੜਾ ਕੀਰਤਨ ਗੁਰਬਾਣੀ ਦਾ ਸੁਣਦਾ ਗਾਉਂਦਾ ਹੈ, ਦੇਵਨ ਦੇਵ ਸਦਾ ਪਦ ਸੇਵਾ ਜੀ ਕਹਿੰਦੇ, ਇਸ ਕਰਕੇ ਜੋ ਦੇਵ ਪ੍ਰਕਾਸ਼ਕਾਂ ਦੇ ਵੀ ਪ੍ਰਕਾਸ਼ਕ ਰੂਪ ਹੈ ਗੁਰੂ ਨਾਨਕ ਸਾਹਿਬ, ਉਹਨਾਂ ਦੇ ਚਰਨਾਂ ਕਮਲਾਂ ਦੀ ਭਾਈ ਸੇਵਾ ਪੂਜਾ ਕਰੋ। ਜਾਹਰ ਪੀਰ ਗੁਰੂ ਜਗ ਬਾਬਾ, ਗੁਰੂ ਨਾਨਕ ਸਾਹਿਬ ਜੋ ਬਾਬੇ ਬਾਬਾ ਦਾ ਬਜ਼ੁਰਗ ਹੁੰਦਾ ਵੱਡਾ ਹੁੰਦਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਇਸ ਕਰਕੇ ਬਾਬਾ ਕਹੋ ਅਤੇ ਇਹਦਾ ਵਾਚਕ ਗੁਰੂ ਨਾਨਕ ਸਾਹਿਬ ਹੀ ਹੈ। ਜੋ ਸੰਸਾਰ ਦੇ ਵਿੱਚ ਜਾਰੇ ਪੀਰ ਗੁਰੂ ਨਾਨਕ ਸਾਹਿਬ ਜੀ ਹਨ, ਜਾਰੀ ਕਲਾ ਵਰਗੇ ਕਾਲੇ ਕਲਾ ਵਾਲੇ ਸ਼ਕਤੀਆਂ ਵਾਲੇ, ਅਤੇ ਦੇਵ ਨੂੰ ਦੇਵ ਪ੍ਰਕਾਸ਼ਕਾਂ ਦੇ ਵੀ ਪ੍ਰਕਾਸ਼ਕ ਹੈ, ਜਿੰਨੇ ਬਾਕੀ ਉਹ ਪਰਤੇ ਪ੍ਰਕਾਸ਼ਕ ਹੈ, ਗੁਰੂ ਨਾਨਕ ਸਾਹਿਬ ਸੋਮ ਪ੍ਰਕਾਸ਼ਕ ਹੈ, ਚੰਦਰਮਾ ਸੂਰਜ ਆਦਿਕ ਤਾਰੇ ਇਹ ਪਰਤੇ ਪ੍ਰਕਾਸ਼ਕ ਹੈ, ਕਿਸੇ ਤੋਂ ਪ੍ਰਕਾਸ਼ ਲੈ ਕੇ ਅਤੇ ਅੱਗੇ ਦੇ ਰਹੇ। ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਪ੍ਰਕਾਸ਼ ਬਖਸ਼ਣ ਵਾਲੇ, ਉਹਨਾਂ ਦੀ ਸਦਾ ਸਪੁਰਤੀ ਹਰ ਪਾਸੇ ਹਰ ਸਰੀਰ ਵਿੱਚ ਕਰ ਰਹੀ ਹੈ। ਇਸ ਕਰਕੇ ਆਪ ਪ੍ਰਕਾਸ਼ਕਾਂ ਦੇ ਜੋ ਪ੍ਰਕਾਸ਼ਕ ਰੂਪ ਗੁਰੂ ਨਾਨਕ ਸਾਹਿਬ ਅਤੇ ਜਾਰੇ ਪੀਰ ਹਨ, ਅਤੇ ਸੰਸਾਰ ਦੇ ਵਿੱਚ ਬਾਬਾ ਕੀ ਬਹੁਤ ਵੱਡੇ ਮਹਾਨ ਹਨ, ਉਹਨਾਂ ਦੇ ਚਰਨਾਂ ਦੀ ਸੇਵਾ ਕਰੋ ਹਮੇਸ਼ਾ। ਮਤ ਮੰਦ ਭਏ ਕੱਲ ਮੈਂ ਨਰ ਰੰਕ, ਅੱਗੇ ਮੰਗਲ ਕਰਦੇ ਹੈ ਕਲਯੁਗ ਦੇ ਵੀ ਜਿਹੜੇ ਭੈੜੀ ਮਤ ਵਾਲੇ ਲੋਕ, ਜਿਵੇਂ ਕੋਈ ਕੰਗਾਲ ਹੋ ਗਿਆ ਹੋਵੇ, ਉਹ ਕੰਗਾਲ ਭੈੜੀ ਮਤ ਧਾਰਨ ਰੂਪ ਜਿਹੇ ਕਰਕੇ ਜਿਹੜੇ ਕੋਈ ਲੋਕ ਕੰਗਲੇ ਹੋ ਗਏ ਕੰਗਾਲ ਹੋ ਗਏ ਸਨ, ਤਯੋ ਹਰ ਨਾਮ ਤਿਨੈ ਮਨ ਮਾਨਕ, ਉਹਨਾਂ ਨੂੰ ਅਮੀਰ ਬਣਨ ਵਾਸਤੇ, ਸਰਦਾਰ ਬਣਨ ਵਾਸਤੇ, ਪਾਤਸ਼ਾਹ ਬਣਨ ਵਾਸਤੇ, ਦਯੋ ਹਰ ਨਾਮ ਤਿਨੈ ਮਨ ਮਾਨਕ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਕੰਗਾਲਾਂ ਨੂੰ ਭੈੜੀ ਮਤ ਵਾਲਿਆਂ ਨੂੰ ਮਨ ਦੇ ਵਿੱਚ ਮਾਨਕ ਵਰਗ ਵਾਂਗ ਵਾਹਿਗੁਰੂ ਦਾ ਨਾਮ ਬਖਸ਼ ਦਿੱਤਾ, ਉਹ ਅਮੀਰ ਹੋ ਗਏ। ਇਸੇ ਤਰ੍ਹਾਂ ਜਾਂ ਮਣੀਆਂ ਅਤੇ ਮਣੀਆਂ ਮਾਨਕਾਂ ਦੀ ਤਰ੍ਹਾਂ, ਜਿਹੜਾ ਵਾਹਿਗੁਰੂ ਦਾ ਨਾਂ ਮਨ ਦਾ ਅਰਥ ਮਣੀਆਂ, ਮਣੀਆਂ ਅਤੇ ਮਾਨਕਾਂ ਵਰਗਾ ਜਿਹੜਾ ਅਮੋਲਕ ਹਰ ਨਾਮ ਹੈ ਵਾਹਿਗੁਰੂ, ਉਹਨਾਂ ਨੂੰ ਬਖਸ਼ ਦਿੱਤਾ ਜਿਹੜੇ ਭੈੜੀ ਮਤ ਧਾਰਨ ਰੂਪ ਕਰਕੇ ਕੰਗਲੇ ਹੋ ਗਏ, ਕੰਗਾਲ ਹੋ ਗਏ, ਸਭ ਗੁਣਾਂ ਤੋਂ ਰਹਿਤ ਹੋ ਗਏ ਸਨ, ਉਹਨਾਂ ਨੂੰ ਵਾਹਿਗੁਰੂ ਰੂਪੀ ਜਿਹੜਾ ਨਾਮ ਹੈ ਮਣੀਆਂ ਤੇ ਮਾਨਕਾਂ ਵਰਗਾ ਅਮੋਲ ਕੋ ਬਖਸ਼ ਦਿੱਤਾ। ਤਨ ਮਾਨ ਤਜੇ ਸਿਮਰੇ ਜੇ ਸਦਾ, ਜਿਹੜਾ ਜਿਨ੍ਹਾਂ ਨੇ ਕਹਿੰਦੇ ਸਿਮਰਿਆ ਹੈ ਹਮੇਸ਼ਾ ਵਾਹਿਗੁਰੂ ਨਾਮ, ਉਹਨਾਂ ਨੇ ਸਰੀਰ ਦਾ ਫਿਰ ਮਾਨ ਤਿਆਗ ਦਿੱਤਾ, ਛੱਡ ਦਿੱਤਾ ਹੈ। ਪ੍ਰਗਟੇ ਘੱਟ ਅੰਤਰ ਗਿਆਨ ਅਚਾਨਕ, ਇਸ ਕਰਕੇ ਉਹਨਾਂ ਦੇ ਘੱਟ ਕੇ ਹਿਰਦੇ ਦੇ ਅੰਦਰ ਅਚਨਚੇਤ ਹੀ ਜਿਹੜਾ ਬ੍ਰਹਮ ਗਿਆਨ ਹੈ ਉਹ ਪ੍ਰਗਟ ਹੋ ਗਿਆ ਹੈ। ਲਖ ਕੂਰ ਪਦਾਰਥ ਕੇ ਤਜ ਸਵਾਰਥ, ਉਹਨਾਂ ਨੇ ਕਹਿੰਦੇ ਜਿਹੜੇ ਪਦਾਰਥ ਝੂਠੇ ਜਾਣ ਕੇ ਇਹਨਾਂ ਪਿੱਛੇ ਜਿਹੜਾ ਕੋਈ ਸਵਾਰਥ ਕਰਨਾ ਹੈ, ਇਹਨਾਂ ਮਗਰ ਭੱਜ ਦੌੜ ਕਰਨੀ ਹੈ, ਉਹ ਕਹਿੰਦੇ ਸਾਰੇ ਸਵਾਰਥ ਛੱਡ ਦਿੱਤੇ ਹਨ। ਪਰਮਾਰਥ ਮੈਂ ਦੁੱਖ ਹਾਨਕ, ਉਹ ਤਾਂ ਪਰਮਾਰਥ ਵਿੱਚ ਗਿਆਨ ਵਿੱਚ ਮਹਾਂ ਹੋ ਗਏ, ਦੁੱਖਾਂ ਨੂੰ ਉਹਨਾਂ ਨੇ ਨਾਸ਼ ਕਰ ਲਿਆ ਹੈ। ਗੁਣ ਬ੍ਰਿੰਦ ਗਹੀਰ ਸਰੀਰ ਧਰਿਓ, ਇਸ ਕਰਕੇ ਸਮੂਹ ਗੁਣਾਂ ਦਾ ਸਮੁੰਦਰ ਜਿਹੜਾ ਹੈ ਨਾ ਸਰੀਰ, ਗੁਰੂ ਨਾਨਕ ਸਾਹਿਬ ਜੀ ਨੇ ਮਾਨੋ ਧਾਰਿਆ ਸੰਸਾਰ ਦੇ ਵਿੱਚ। ਪਰ ਜਾਹਰ ਪੀਰ ਗੁਰੂ ਜਗ ਨਾਨਕ, ਸ੍ਰੇਸ਼ਟ ਸਰੀਰ ਧਾਰਿਆ ਹੈ ਸਮੁੰਦਰ ਗੁਣਾਂ ਵਾਲਾ, ਜਾਰੇ ਪੀਰ ਹਨ ਗੁਰੂ ਨਾਨਕ ਸਾਹਿਬ ਸੰਸਾਰ ਦੇ ਵਿੱਚ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਕਰਤਾਰ ਪੁਰਖ ਦੁਖ ਗੰਜਨ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਜੋ ਕਰਤਾਰ ਵਾਹਿਗੁਰੂ ਅਕਾਲ ਪੁਰਖ ਦੁੱਖਾਂ ਨੂੰ ਨਾਸ਼ ਕਰਨ ਵਾਲੇ ਭਗਤਨ ਕੇਰ ਸਦਾ ਮਨ ਰੰਜਨ ਭਗਤ ਹੈ ਉਹਨਾਂ ਦੇ ਮਨ ਨੂੰ ਹਮੇਸ਼ਾ ਖੁਸ਼ ਕਰ ਰੱਖਣ ਵਾਲੇ ਖੁਸ਼ ਕਰਨ ਵਾਲੇ ਹਨ ਦਰਸ਼ਨ ਦੇ ਕੇ ਤਿੰਨ ਤੇ ਵਿਦਾ ਹੋਏ ਹਟ ਆਏ ਵੈਸੇ ਵਾਹਿਗੁਰੂ ਦੇ ਪਾਸੋਂ ਵਿਦਾ ਹੋ ਕੇ ਵਾਪਸ ਮੁੜੇ ਆਏ ਜਗਤ ਗੁਰੂ ਸਿੱਖਾਂ ਨੂੰ ਸੁਖ ਦਾਏ ਜੋ ਸੰਸਾਰ ਦੇ ਗੁਰੂ ਹੈ ਸਿੱਖਾਂ ਨੂੰ ਸੁਖ ਦੇਣ ਵਾਲੇ ਹਨ ਸ੍ਰੀ ਅੰਗਦ ਸੁਣੀਏ ਇਤਿਹਾਸ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸੁਣੀਏ ਹਮਰੇ ਢਿੱਗ ਆਏ ਸੁਖ ਰਾਸਾ ਸੱਚਖੰਡ ਵਾਹਿਗੁਰੂ ਕੋਲੋਂ ਵਾਪਸ ਕਹਿੰਦੇ ਚਲਦੇ ਹੋਏ ਸਾਡੇ ਕੋਲ ਪਹੁੰਚੇ ਧਰੁਵ ਮੰਡਲ ਜੋ ਹੁਤੋ ਸੁਹਾਵਾ ਜਿੱਥੇ ਧਰੁਵ ਮੰਡਲ ਬੜਾ ਸੋਭਨੀਕ ਹੈ ਸੀ ਧਰੁਵਪੁਰੀ ਹੈ ਸੀ ਤਹਿਤੇ ਹਮਕੋ ਸੰਗ ਰਲਾਵਾ ਕਹਿੰਦੇ ਉਸ ਧਰੁਵਪੁਰੀ ਤੋਂ ਸਾਨੂੰ ਆਪਣੇ ਨਾਲ ਰਲਾ ਮਿਲਾ ਲਿਆ ਗੁਰੂ ਨਾਨਕ ਸਾਹਿਬ ਜੀ ਨੇ ਧਰੁਵ ਅਵਲੋਕੇ ਆਵਤ ਜਬ ਹੀ ਭਗਤ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਆਉਂਦਿਆਂ ਤੱਕਿਆ ਨਮੋ ਪਰਸ ਪਰ ਕੀਏ ਮਿਲ ਤਬ ਹੀ ਆਪ ਵਿੱਚ ਮਿਲ ਕੇ ਇੱਕ ਦੂਸਰੇ ਨਮ ਨਮਸਕਾਰਾਂ ਕੀਤੀਆਂ ਕਤਰੀਆਂ ਪੂਜਨ ਲੱਗਿਓ ਪਤੇ ਪੁੰਨ ਸੋ ਜਿਹੜਾ ਧਰੁਵ ਭਗਤ ਹੈ ਉਹ ਵਾਹਿਗੁਰੂ ਦੇ ਤਥਾ ਸੱਚਖੰਡ ਦੇ ਸਾਰੇ ਪਤੇ ਪੁੱਛਣ ਲੱਗ ਪਿਆ ਜਹਾਂ ਨਾ ਪਹੁੰਚ ਸਕਿਓ ਕਬ ਕੋ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਵਿੱਚ ਜਿਸ ਵਾਹਿਗੁਰੂ ਤੱਕ ਅੱਜ ਤੱਕ ਕੋਈ ਨਹੀਂ ਪੁੱਜ ਸਕਿਆ ਹੈ ਸੱਚ ਖੰਡ ਕੀ ਦੇਹ ਨਿਸ਼ਾਨੀ ਜੇ ਸੱਚ ਖੰਡ ਵਿੱਚ ਮਹਾਰਾ ਆਪ ਜੀ ਗਏ ਉਹਦੀਆਂ ਕੁਛ ਸਮੇਂ ਨੂੰ ਵੀ ਨਿਸ਼ਾਨੀਆਂ ਦੱਸ ਦੇਵੋ ਜੀ ਕੈਸਾ ਦੇਖਿਓ ਪ੍ਰਭ ਨਿਰਬਾਨੀ ਸੱਚ ਖੰਡ ਵਿੱਚ ਜਿਹੜਾ ਸਾਰੇ ਦੁੱਖਾਂ ਤੋਂ ਰਹਿਤ ਪ੍ਰਭੂ ਕਿਹੋ ਜਿਹਾ ਤੁਸੀਂ ਦੇਖਿਆ ਹੈ ਕੌਣੈ ਰੂਪ ਰੰਗ ਹੈ ਤਿੰਨ ਕੋ ਜਿਹੜਾ ਅਕਾਲ ਪੁਰਖ ਹੈ ਉਹਦਾ ਮਹਾਰਾ ਜਿਹੜਾ ਰੂਪ ਰੰਗ ਭਲਾ ਕਿਹੋ ਜਿਹਾ ਹੈ ਜਾਏ ਕੀਨ ਤੁਮ ਜਿਨ ਜਿਸ ਵਾਹਿਗੁਰੂ ਦੇ ਜਾ ਕੇ ਸੱਚਖੰਡ ਵਿੱਚ ਤੁਸੀਂ ਦਰਸ਼ਨ ਦਿਦਾਰ ਕੀਤੇ ਹਨ ਆਗੈ ਭਈ ਨ ਕਬਹੀ ਐਸੇ ਗੁਰੂ ਨਾਨਕ ਸਾਹਿਬ ਪਹਿਲਾਂ ਤਾਂ ਇਹੋ ਜਿਹੀ ਗੱਲ ਕਰੇ ਹੋਈ ਹੀ ਨਹੀਂ ਦੇਹ ਸਮੇਤ ਗਏ ਢਿੱਗ ਜੈਸੇ ਆਪਣੇ ਦੇਹ ਦੇ ਸਮੇਤ ਹੀ ਤੁਸੀਂ ਸੱਚਖੰਡ ਵਿੱਚ ਵਾਹਿਗੁਰੂ ਦੇ ਕੋਲ ਚਲੇ ਗਏ ਹੋ ਸਰੀਰ ਛੱਡ ਕੇ ਤਾਂ ਸੱਚਖੰਡ ਕੋਈ ਆ ਜਾਂਦਾ ਹੈ ਆ ਸਰੀਰ ਦੇ ਸਮੇਤ ਤਾਂ ਕੋਈ ਗਿਆ ਨਹੀਂ ਪਹਿਲੇ ਤੁਸੀਂ ਵੀ ਇਹ ਸਰੀਰ ਸਹਿਤ ਉੱਥੇ ਗਏ ਹੋ ਉੱਤਮ ਭਗਤ ਧਰੁਵ ਤੁਮ ਸੁਣੀਏ ਮਹਾਰਾਜ ਕਹਿੰਦੇ ਵੀ ਧਰੁਵ ਭਗਤ ਤੂੰ ਉੱਤਮ ਭਗਤ ਹੈ ਤੂੰ ਸੁਣ ਲੈ ਰੂਪ ਰੰਗ ਤਿੰਨ ਕੋ ਨਹਿ ਗੁਣੀਏ ਜਿਹੜਾ ਵਾਹਿਗੁਰੂ ਹੈ ਉਹਦਾ ਕੋਈ ਰੂਪ ਰੰਗ ਨਹੀਂ ਕਹਿੰਦੇ ਵਿਚਾਰਿਆ ਜਾਂਦਾ ਦੱਸਿਆ ਜਾਂਦਾ ਭਗਤਾਂ ਧਿਆਨ ਹੇਤ ਜਿਨ ਜੋਨਾ ਭਗਤਾਂ ਦੇ ਕਹਿੰਦੇ ਧਿਆਨ ਕਰਨ ਵਾਸਤੇ ਜਿਹੜਾ ਵਾਹਿਗੁਰੂ ਬਿਨਾਂ ਜੂਨਾ ਤੋਂ ਹੈ ਸੋਹਤ ਸ਼ਿਆਮ ਸਰੂਪ ਸਲੋਨਾ ਉੱਥੇ ਸੱਚਖੰਡ ਵਿੱਚ ਸੋਹ ਰਿਹਾ ਸਜ ਰਿਹਾ ਸ਼ਿਆਮ ਸਰੂਪ ਵਿੱਚ ਸੋਹਤ ਸੁੰਦਰ ਹੀ ਸਸ ਸਵਿਤਾ ਕੋਟਿਕ ਉਜਿਆਰਾ ਚੰਦਰਮਾ ਸਬਦ ਸੂਰਜਾਂ ਦਾ ਕਰੋੜਾਂ ਚੰਦਰਮਾ ਦਾ ਉੱਥੇ ਪ੍ਰਕਾਸ਼ ਹੈ ਬ੍ਰਹਮਾਦਿਕ ਜਿਹ ਪਾਏ ਨ ਪਾਰਾ ਬ੍ਰਹਮਾ ਵਿਸ਼ਨੂੰ ਆਦਿਕ ਜਿਸਦਾ ਕੋਈ ਪਾਰਾ ਵਾਰ ਹੱਦ ਬੰਨਾ ਨਹੀਂ ਪਾ ਸਕਦੇ ਹਨ ਕੋਟ ਕਾਮ ਕੀ ਸੁੰਦਰਤਾਈ ਕਹਿੰਦੇ ਕਰੋੜਾਂ ਕਾਮ ਦੇਵਾਂ ਦੀਆਂ ਜਿਹੜੀਆਂ ਸੁੰਦਰਤਾਈਆਂ ਹਨ ਇੱਕ ਨਖ ਕੀ ਨਾ ਕਰੇ ਸਮਤਾਈ ਵਾਹਿਗੁਰੂ ਸਰਗੁਣ ਸਰੂਪ ਦਾ ਇੱਕ ਨਾਂ ਹੈ ਕਹਿੰਦੇ ਉਸ ਨਾਂ ਦੀ ਬਰਾਬਰੀ ਕਰੋੜਾਂ ਕਾਮ ਦੇ ਸੁੰਦਰਤਾਈਆਂ ਨਹੀਂ ਕਰ ਸਕਦੀਆਂ ਕੋ ਉਪਮਾ ਮੈਂ ਦੇਵਾਂ ਤਿੰਨ ਕੀ ਤੂੰ ਭਗਤ ਵਾਹਿਗੁਰੂ ਦੇ ਸਰੂਪ ਦੀ ਕਿਹੜੀ ਕਿਹੜੀ ਉਪਮਾ ਮੈਂ ਦੇਵਾਂ ਸਰਬਰ ਕੋਈ ਨਾ ਦੇਖਾਂ ਜਿਨ ਕੀ ਜਿਸ ਵਾਹਿਗੁਰੂ ਦੇ ਸਰੂਪ ਦੇ ਬਰਾਬਰ ਮੈਂ ਕੋਈ ਨਹੀਂ ਦੇਖਦਾ ਉਹਦੇ ਵਰਗਾ ਕੋਈ ਹੈ ਹੀ ਨਹੀਂ ਅਨਕ ਬ੍ਰਹਿਮੰਡ ਦੇਹ ਮਹਿ ਬਣੇ ਜਿਸ ਵਾਹਿਗੁਰੂ ਦੇ ਕਹਿੰਦੇ ਸਰੀਰ ਦੇ ਵਿੱਚ ਅਨੇਕਾਂ ਜਿਹੜੇ ਬ੍ਰਹਿਮੰਡ ਹੈ ਕਹਿੰਦੇ ਬਣੇ ਨੇ ਹੋਏ ਜੋ ਧਰਵਰ ਬਹੁ ਫਲ ਕੇ ਸਨ। ਇੱਕ ਦ੍ਰਿਸ਼ ਜਿਹੜਾ ਬਹੁਤੇ ਫਲਾਂ ਦੇ ਸਹਿਤ ਹੁੰਦਾ ਹੈ, ਕਹਿਣ ਸੁਣਨ ਤੇ ਜਾਣ ਅਨੰਤਾ। ਵੀ ਬਲੂ ਭਗਤ ਕਹਿਣ ਸੁਣ ਤੋਂ ਤਾਂ ਜਾਣ ਲਓ ਅੰਤ ਤੋਂ ਰਹੇ ਧੀਏ। ਨਿਖਲ ਭਵਨ ਕੋ ਰਾਜਤ ਕੰਤਾ, ਸਾਰਿਆਂ ਲੋਕਾਂ ਦਾ ਮਾਲਕ ਹੋ ਕੇ ਰਾਜਦਾ ਸਜਦਾ ਬਿਰਾਜਦਾ ਹੈ। ਸਭਨ ਵਿਖੈ ਜਿਹ ਜੋਤ ਸਮਾਨੀ, ਜਿਸ ਵਾਹਿਗੁਰੂ ਦੀ ਸਾਰਿਆਂ ਸਰੀਰਾਂ ਦੇ ਵਿੱਚ ਜੋਰ ਸੱਤਾ ਸਮਾ ਰਹੀ ਹੈ। ਸਦਾ ਅਲੇਪ ਸਰਬ ਕੋ ਦਾਨੀ, ਇਹ ਸਾਰਿਆਂ ਤੋਂ ਨਲੇਪ ਹੈ, ਸਾਰਿਆਂ ਨੂੰ ਦਾਨ ਦੇਣ ਵਾਲਾ ਹੈ। ਸੁਣ ਕੀਨੋ ਧਰੁਵ ਹਰਖ ਅਪਾਰਾ, ਗੁਰੂ ਨਾਨਕ ਸਾਹਿਬ ਜੀ ਤੋਂ ਸੁਣ ਕੇ ਧਰੁਵ ਨੇ ਬੇਨਤੀ ਪ੍ਰਸੰਨਤਾ ਕੀਤੀ ਹੈ। ਨਿਰੰਕਾਰ ਕੇ ਤੁਮ ਆਕਾਰ ਲੱਗਿਆ, ਮਹਾਰਾਜ ਜਿਹੜਾ ਨਿਰੰਕਾਰ ਉਸੇ ਦਾ ਆਪ ਵੀ ਸਰੂਪ ਹੀ ਹੋ, ਗੁਰੂ ਨਾਨਕ ਤੁਸੀਂ ਵੀ ਪਰਮੇਸ਼ਰ। ਨਿਸ਼ਚਾ ਮੋਹੇ ਅਧਿਕ ਅਤ ਗਾਡੋ, ਮੇਰਾ ਮਨ ਦਾ ਨਿਸ਼ਚਾ ਬੜਾ ਤਕੜਾ ਹੈ ਮਹਾਰਾਜ। ਧਨ ਭਾਗ ਦੇਖਿਓ ਢਿਗ ਠਾਂਡੋ, ਮੇਰੇ ਧੰਤਾ ਯੋਗ ਭਾਗ ਹੈ, ਤੁਹਾਨੂੰ ਮਾਲਾ ਕੋਲ ਖਲੋਤਿਆਂ ਮੈਂ ਅੱਜ ਦੇਖ ਰਿਹਾ ਹਾਂ। ਕਲ ਮੈਂ ਨਾਮ ਕਰਾਂ ਉਪਦੇਸ਼ਾ, ਕਲ ਯੁਗ ਦੇ ਵਿੱਚ ਤੁਸੀਂ ਵਾਹਿਗੁਰੂ ਨਾਮ ਦਾ ਉਪਦੇਸ਼ ਕਰੋਗੇ। ਪਾਵਤ ਨਰਜੇ ਅਧਿਕ ਕਲੇਸ਼ਾ, ਕਲ ਯੁਗ ਦੇ ਵਿੱਚ ਲੋਕ ਬਹੁਤ ਦੁੱਖ ਕਲੇਸ਼ ਪਾ ਰਹੇ ਹਨ। ਸਹ ਨਾ ਸਕੇ ਤਿੰਨ ਕੋ ਦੁੱਖ ਭਾਰੀ, ਗੁਰੂ ਨਾਨਕ ਤੁਸੀਂ ਪਰਮੇਸ਼ਰ ਰੂਪ ਉਹਨਾਂ ਜੀਵਾਂ ਦਾ ਭਾਰੀ ਜਿਹੜਾ ਦੁੱਖ ਹੈ ਤੁਸੀਂ ਸਹਾਰ ਨਹੀਂ ਸਕੇ ਹੋ। ਧਰਿਓ ਰੂਪ ਤੁਮ ਪਰ ਉਪਕਾਰੀ, ਮਹਾਰਾਜ ਇਹ ਪਰਉਪਕਾਰ ਵਾਲਾ ਸਰੂਪ ਧਾਰਨ ਕਰ ਲਿਆ ਹੈ। ਦੀਨ ਬੰਦ ਕੋ ਦੀਨ ਦਿਆਲਾ, ਮਹਾਰਾਜ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਤੁਸੀਂ ਦੀਨਾਂ ਦੇ ਗਰੀਬਾਂ ਦੇ ਬੰਧੂ ਪਿਆਰੇ ਹੋ। ਦੀਨਾ ਨਾਥ ਹੈ ਨਾਮ ਵਿਸਾਲਾ, ਤੁਹਾਡਾ ਨਾਮ ਦੀਨਾ ਦੇ ਨਾਥ, ਦੀਨਾ ਤੇ ਦਿਆਲਤਾ ਕਰਨ ਵਾਲਾ ਦੀਨ ਬੰਧੂ, ਇਹ ਸਭ ਤੁਹਾਡੇ ਨਾਮ ਮਹਾਨ ਹਨ। ਉਸਤਤ ਕੇ ਬਚ ਇਉਂ ਕਹਿ ਸੁਣ ਕੇ, ਇਸ ਤਰ੍ਹਾਂ ਵਾਹਿਗੁਰੂ ਦੇ ਉਸਤਤੀ ਦੇ ਬਚਨ ਕਹਿ ਸੁਣ ਕਰਕੇ, ਵੈਸੇ ਕਿਤਕ ਕਾਲ ਜਨ ਗੁਣ ਕੈ, ਆਪਣਾ ਸੇਵਕ ਭਰੂ ਨੂੰ ਜਾਣ ਕੇ ਵਿਚਾਰ ਕੇ ਕੁਝ ਕੁ ਸਮਾਂ ਮਾਰਾ ਉੱਥੇ ਹੋਰ ਬੈਠੇ ਰਹੇ। ਬੋਲੇ ਬਾਹਰ ਸੁਣੋ ਧਰੁਵ ਪਿਆਰੇ, ਕੁਝ ਸਮੇਂ ਤੋਂ ਬਾਅਦ ਬੋਲੇ ਵੀ ਪਿਆਰੇ ਤੈਨੂੰ ਸੁਣ, ਬਾਬ ਚੱਲਨੇ ਕੀ ਚਾਹੇ ਹਮਾਰੇ, ਵੀ ਸਾਡੇ ਬਾਬ ਚੱਲਣ ਦੀ ਤਿਆਰੀ ਹੈ। ਕਰਨੇ ਕਾਜ ਜਾਏ ਤਲ ਛੋਨੇ, ਕਿਉਂਕਿ ਧਰਤੀ ਦੇ ਥੱਲੇ ਪਰਮਾਤ ਲੋਕ ਵੀ ਜਾ ਕੇ ਕੰਮ ਕਰਨੇ ਹਨ। ਆਇਸ ਦੇਹੋ ਤਾਂ ਕੀਰਤ ਨੋਨੇ, ਤੇਰੀ ਵੀ ਬੜੀ ਭਗਤੀ ਕਰਕੇ ਸੋਹਣੀ ਬੜਿਆਈ ਉਸਤਤੀ ਹੈ, ਤੂੰ ਵੀ ਭਗਤ ਆਗਿਆ ਦੇ ਜਾਣ ਦੀ। ਧਰੁਵ ਸੁਣ ਕੇ ਇਹ ਵਚਨ ਉਚਾਰਾ, ਭਗਤ ਨੇ ਸੁਣ ਕਿਉਂ ਵਚਨ ਅੱਗਿਓ ਕਿਹਾ ਸਤਿਗੁਰਾਂ ਨੂੰ, ਆਇਸ ਸਦਾ ਤੁਮਹਿ ਕਰ ਤਾਰਾ, ਮੈਂ ਆਪ ਜੀ ਨੂੰ ਆਗਿਆ ਜਾਣ ਦੀ ਕੀ ਦੇਣੀ ਹੈ, ਤੁਹਾਨੂੰ ਤਾਂ ਹਮੇਸ਼ਾ ਵਾਹਿਗੁਰੂ ਦੀ ਆਗਿਆ ਹੈ, ਜੇ ਵਾਹਿਗੁਰੂ ਕਹਿੰਦਾ ਉੱਥੇ ਜਾਓ ਜੀ। ਵਿਚਰੋ ਜਹ ਇੱਛਾ ਉਰ ਤੇਰੇ, ਗੁਰੂ ਨਾਨਕ ਸਾਹਿਬ ਪਰਮੇਸ਼ਰ ਜਿਵੇਂ ਤੁਹਾਡੀ ਦੇ ਵਿੱਚ ਇੱਛਾ ਉਵੇਂ ਫਿਰੋ ਤੁਰੋ। ਕਲ ਮਲ ਨਾਸ ਦਰਸ਼ਨ ਹੇਰੇ, ਤੁਹਾਡੇ ਦਰਸ਼ਨ ਕੀਤਿਆਂ ਸੂ ਜਿਹੜੇ ਬੁਜਰ ਪਾਪ ਹੈ ਨਾਸ ਹੁੰਦੇ ਹਨ। ਕਰੀ ਪਰਸ ਪਰ ਤਬ ਹੀ ਬੰਧਨ, ਧਰੋਂ ਦੇ ਕਹਿੰਦਿਆਂ ਕਹਿੰਦੇ ਆਪੋ ਵਿੱਚ ਇੱਕ ਦੂਸਰੇ ਨੂੰ ਨਮਸਕਾਰਾਂ ਕੀਤੀਆਂ ਨੇ। ਗਮਨੇ ਦੁੱਖ ਨਿਕੰਦਨ, ਬਾਲਾ ਜੀ ਕਹਿੰਦੇ ਦੁੱਖਾਂ ਉਗਣਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਉੱਥੋਂ ਧਰੋਂ ਕੋਲੋਂ ਚੱਲ ਪਏ। ਕਿਤਕ ਦੂਰ ਤਬ ਹੀ ਚੱਲ ਆਏ, ਕੁਝ ਕੁ ਦੂਰ ਕਹਿੰਦੇ ਚੱਲ ਕੇ ਆਏ ਹਨ। ਮਰਦਾਨੇ ਤਬ ਬੈਨ ਲਾਏ, ਭਾਈ ਮਰਦਾਨਾ ਜੀ ਨੇ ਬਚਨ ਕਿਹਾ ਹੈ, ਜੇ ਤੋ ਨਭ ਚਰ ਹੈ ਨਭ ਮਾਹੀ, ਜਿੰਨਾ ਜਿਹੜਾ ਆਕਾਸ਼ ਦੇ ਵਿੱਚ ਆਕਾਸ਼ ਵਿੱਚ ਵਿਚਰਨ ਵਾਲੇ ਹਨ, ਆਕਾਸ਼ਾਂ ਵਿੱਚ ਰਹਿਣ ਵਾਲੇ ਹਨ। ਧਰੁਵ ਮੰਡਲ ਸਭ ਤੇ ਉਰਤਾ ਹੈ, ਮਹਾਰਾਜ ਜਿਹੜਾ ਧਰੁਵ ਦਾ ਮੰਡਲ, ਧਰੁਵ ਦਾ ਸਥਾਨ ਨਹੀਂ ਤਾਂ ਸਾਰਿਆਂ ਤੋਂ ਉੱਚਾ ਹੈ। ਭੂਤਲ ਤੇ ਉਰਦ ਹੈ ਜੇਤੋ, ਕਿ ਮਹਾਰਾਜ ਜਿਹੜਾ ਧਰਤੀ ਉਹ ਤੋਂ ਜਿਹੜਾ ਧਰੁਵ ਮੰਡਲ ਹੈ ਕਿੰਨਾ ਉੱਚਾ ਹੈ। ਮੁਝੇ ਬਤਾਵੋ ਸ੍ਰੀ ਪ੍ਰਭ ਤੇ ਤੋ, ਮਹਾਰਾਜ ਸਾਰਾ ਤੁਸੀਂ ਮੈਨੂੰ ਉਹ ਦੱਸ ਦਿਓ, ਇਹ ਮਾਤ ਲੋਕ ਤੋਂ ਮਾਂ ਧਰਤੀ ਤੋਂ ਇੰਨਾ ਧਰੂ ਪੂਰੀ ਉੱਚੀ ਹੈ। ਹਮਸੇ ਅਲਪਨ ਕੋ ਇਹ ਥਾਨਾ, ਸਾਡੇ ਵਰਗੇ ਜਿਹੜੇ ਨਿਕੰਮੇ ਜੇ ਪੁਰਸ਼ ਉਹਨਾਂ ਨੂੰ ਮਾਰਾ ਇਹੋ ਜੇ ਮਹਾਨ ਅਸਥਾਨ। ਤੁਮ ਬਿਨ ਕੌਣ ਦਿਖਾਏ ਮਹਾਨਾ, ਇਹ ਮਹਾਨ ਸਤਿਗੁਰੂ ਤੁਹਾਤੋਂ ਬਗੈਰ ਭਲਾ ਕੌਣ ਕੋਈ ਦਿਖਾ ਸਕਦਾ ਹੈ। ਸ੍ਰੀ ਗੁਰ ਕਹੇ ਸੁਣੋ ਮਰਦਾਨੇ, ਗੁਰੂ ਮਹਾਰਾਜ ਕਹਿਣ ਲੱਗੇ ਲੈ ਵੀ ਮਰਦਾਨੇ ਸੁਣ ਲੈ, ਧਰੁਵ ਮੰਡਲ ਜੇ ਤੋਕ ਪਰਮਾਨੇ, ਤ੍ਰਿਪੁਰੀ ਤੋਂ ਲੈ ਕੇ ਮਾਤ ਲੋਕ ਦਾ ਕਿੰਨਾ ਕੰਧਾ ਜਾ ਕਿੰਨਾ ਕੋ ਮਿਣਤੀ ਵਿੱਚ ਹੈ। 39 ਲੱਖ ਜੋਜਨ ਉੱਚਾ, ਜਿਹੜਾ ਕਹਿੰਦੇ ਤ੍ਰਿਉ ਭਗਤ ਦਾ ਮੰਡਲ ਹੈ, ਕਹਿੰਦੇ ਮਾਤ ਲੋਕ ਤੋਂ ਆ ਧਰਤੀ ਤੋਂ 39 ਲੱਖ ਜੋਜਨ ਉੱਚਾ ਹੈ, ਯਾਨੀ 1,56,00,000 ਕੋਹਾਂ ਤੇ ਹੈ। ਇਸ ਕੀ ਸਰਬਰ ਕੋ ਨ ਪਹੁੰਚਾ, ਜਿੱਥੇ ਅਤਰੂ ਪਹੁੰਚਿਆ ਇੱਥੇ ਬਰਾਬਰ ਕੋਈ ਅੱਜ ਤੱਕ ਹੋਰ ਨਹੀਂ ਪਹੁੰਚ ਸਕਿਆ ਹੈ। ਪ੍ਰਭ ਜੀ ਮੁਝ ਇੱਕ ਆਵਰ ਬਤਾਵੋ, ਇਹ ਜਾਣੀ ਜਿਵੇਂ ਹੁੰਦੀਆਂ ਲਾਲੀਆਂ ਨੇ ਜਨਮ ਸਾਖੀ ਵਿਗਾੜੀ, ਉਸ ਅਨੁਸਾਰ ਹੰਸਾਰ ਜਿਹਾ ਹੈ। ਉਹ ਕੋਈ ਇਹ ਜਿਹੜਾ ਕੋਈ ਇਸ ਤਰ੍ਹਾਂ ਕਹਿਣਾ ਵੀ ਇੰਨਾ ਉੱਚਾ ਹੈ, ਅਜੋਕੇ ਸਮੇਂ ਜਿਹੜੇ ਵੀ ਕੋਈ ਵਿਗਿਆਨਕ ਤੌਰ 'ਤੇ ਖੋਜ ਕਰਨ ਵਾਲੇ ਉਹ ਤਾਂ ਕਹਿੰਦੇ ਇਸ ਤੋਂ ਵੀ ਅਰਬਾਂ ਖਰਬਾਂ ਜ਼ਿਆਦਾ ਉੱਚਾ ਇਹ ਲੋਕ ਹੈ। ਸੋਰਾ ਵਿਚਾਰ ਇਹ ਅੰਦਾਲੀਆਂ ਨੇ ਆਪਣੇ ਅੰਦਾਜ਼ੇ ਨਾਲ ਕਿਹਾ 39 ਲੱਖ ਯੋਜਨ। ਸੋਰਾ ਵਿਚਾਰ ਇਸ ਕੀ ਸਰਬਰ ਕੋ ਨਾ ਪਹੁੰਚਾ, ਕਹਿੰਦੇ ਤੈਨੂੰ ਭਗਦੇ ਬਰਾਬਰ ਹੋਰ ਨਹੀਂ ਕੋਈ ਪਹੁੰਚ ਸਕਿਆ। ਦੇਵੀ ਦੇਵਤਾ ਪ੍ਰਭ ਜੀ ਮੁਝ ਇੱਕ ਆਵਰ ਬਤਾਵੋ, ਕਹਿਣ ਲੱਗਿਆ ਮਾਲਕ ਇੱਕ ਮੈਨੂੰ ਹੋਰ ਵੀ ਦੱਸ ਦਿਓ ਗੱਲਬਾਤ। ਲੱਖ ਅਜਾਨ ਨਹਿ ਮਨ ਖੁਨ ਸਾਵੋ, ਇਹ ਅਣਜਾਣ ਜਾਂ ਬੇਸਮਝਦਾ ਬੋਲਦੇ ਹੀ ਰਹਿੰਦੇ ਹੋ, ਜਾਣ ਕੇ ਮੂਰਖ ਜਾਣ ਕੇ ਮੈਨੂੰ ਕਿਤੇ ਗੁੱਸੇ ਨਾ ਹੋ ਜਾਇਓ। ਧਰੁਵ ਮੰਡਲ ਤੇ ਗਏ ਗਾਰੀ, ਜਿਹੜਾ ਤੂੰ ਲੋਕ ਸੀ ਇਸ ਤੋਂ ਅੱਗੇ ਤੁਸੀਂ ਕਿੰਨਾ ਕੁ ਭਲਾ ਗਏ ਸੀ। ਕੇਤੀ ਦੂਰ ਕਹੋ ਸੁਖਕਾਰੀ, ਸੁਖਾਂ ਦੇ ਦਰਮਾਨ ਕਿੰਨੀ ਕੁ ਦੂਰ ਹੈ ਇੱਥੋਂ ਸੱਚਖੰਡ ਜਿੱਥੇ ਤੁਸੀਂ ਗਏ ਸੀ। ਅਪਰਮਾਨ ਸੋ ਸੁਣ ਮਰਦਾਨੇ, ਕਹਿੰਦੇ ਮਰਦਾਨੇ ਉਹ ਤਾਂ ਮਿਣਤੀ ਤੋਂ ਰਹਿਤੀ ਹੈ, ਤੇ ਕੀ ਗਿਣਤੀ ਹੋਇਆ ਨਾ ਬਖਾਨੇ, ਉਹਦੀ ਜਿਹੜੀ ਗਿਣਤੀ ਮਿਣਤੀ ਹੈ ਕਿਹਾ ਨੀ ਹੋ ਸਕਦੀ ਹੈ। ਨਾਮ ਅਨੰਤ ਲੇਖ ਅਪਾਰਾ, ਕੇ ਵਾਹਿਗੁਰੂ ਦਾ ਜਿਹੜਾ ਨਾਮ ਹੈ ਅਨੰਤ ਤੋਂ ਰਹਿਤ, ਲਿਖੇ ਤੋਂ ਰਹਿਤ, ਅਪਾਰਾ ਵਾਰ ਤੋਂ ਰਹਿਤ। ਬ੍ਰਹਮਾਦਿਕ ਇਉਂ ਕਰਤ ਉਚਾਰਾ, ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਸਾਰੇ ਇਉਂ ਕਹਿੰਦੇ ਹਨ। ਦਇਆ ਧਾਰ ਦਿਖ ਰਾਵਹਿ ਜੇਤੋ, ਮਰਦਾਨੇ ਜਿੰਨਾ ਕਿਸੇ ਤੇ ਦਇਆ ਧਾਰ ਕੇ ਪਰਮੇਸ਼ਰ ਕੁਝ ਦਿਖਾ ਦਿੰਦਾ ਹੈ। ਕਰਿਓ ਜੰਤ ਦੇਖਤ ਹੈ ਤੇਤੋ, ਜਿਹੜਾ ਪਰਮੇਸ਼ਰ ਨੇ ਬਣਾਇਆ ਹੋਇਆ ਜੀਵ ਹੈ ਉਹਨਾਂ ਕੋ ਦੇਖ ਲੈਂਦਾ ਹੈ। ਔਰਕ ਕਹੂੰ ਨ ਪਾਇਓ ਕਾਹੂ, ਮਰਦਾਨੇ ਸੱਚ ਤਾਂ ਇਹ ਹੈ ਵੀ ਪਰਮੇਸ਼ਰ ਦਾ ਅੰਤ ਹੱਦ ਬੰਨਾ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਹੈ। ਸਰਬ ਅਨੰਤ ਕਹੈ ਮਿਲਤਾ, ਸਾਰੇ ਜਿੰਨੇ ਉਹਦੇ ਪੈਦਾ ਕੀਤੇ ਹੈ ਸਾਰੇ ਮਿਲ ਮਿਲ ਕੇ ਵੀ ਵਾਹਿਗੁਰੂ ਅੰਤ ਰਹਿਤ ਬੇਅੰਤ ਹੀ ਕਹਿੰਦੇ ਹਨ। ਧੰਨ ਧੰਨ ਭਾਖੈ ਮਰਦਾਨਾ, ਮਰਦਾਨਾ ਸੁਣ ਕੇ ਮਹਾਰਾਜ ਨੂੰ ਮਹਾਰਾਜ ਤੁਸੀਂ ਧੰਨ ਹੋ ਇਉਂ ਕਹਿਣ ਲੱਗ ਪਿਆ। ਕਹੋ ਸਤ ਤੁਮ ਮਾਇਆ ਨਿਧਾਨ, ਮੇਰਾ ਦੇ ਘਰ ਤੁਸੀਂ ਬਿਲਕੁਲ ਸੋਲਾ ਨੇ ਸਤ ਸੱਚ ਕਹਿੰਦੇ ਹੋ। ਨਿਰੰਕਾਰ ਤੁਮ ਮਹਿਨਹ ਭੇਦਾ, ਮੈਂ ਤਾਂ ਮਹਾਰਾਜ ਇਉਂ ਸਮਝਿਆ ਵੀ ਨਿਰੰਕਾਰ ਵੀ ਤੇ ਤੁਹਾਡੇ ਵਿੱਚ ਕੋਈ ਫਰਕ ਤਾਂ ਹੈ ਨਹੀਂ। ਕਾਰਨ ਕਰਨ ਅਕਾਲ ਅਛੇਦਾ, ਜਿੰਨੇ ਕਾਰਨ ਹਨ ਸਵਭਾਵ ਉਹਨਾਂ ਨੂੰ ਕਰਨ ਵਾਲੇ ਆ, ਤੁਸੀਂ ਕੱਟਣ ਤੋਂ ਰਹਿਤ ਹੋ। ਆਪ ਭੂਤਲ ਕੋ ਆਪ ਪਧਾਰੇ, ਗੁਰੂ ਨਾਨਕ ਸਾਹਿਬ ਜੀ ਹੁਣ ਮੈਂ ਦੇਖ ਰਿਹਾ ਹੁਣ ਤੁਸੀਂ ਧਰਤੀ ਵੱਲੋਂ ਹੇਠਾਂ ਨੂੰ ਚਲੇ ਜਾ ਰਹੇ। ਕੌਣ ਦੇਸ਼ ਆਏ ਪੰਥ ਅਗਾਰੇ, ਰਸਤੇ ਵਿੱਚ ਮਾਰਾ ਕਿਹੜਾ ਕਿਹੜਾ ਇਲਾਕਾ ਆਊ, ਕਿਹੜਾ ਦੇਸ਼ ਆਊਗਾ ਚਲਦਿਆਂ। ਕਿਤਕ ਦੇਰ ਮਹਿ ਚੱਲ ਹੋ ਗੁਸਾਈ, ਜਗਤ ਦੇ ਮਾਲਕ ਕਿੰਨੀ ਕੁ ਦੇਰੀ ਤੋਂ ਬਾਅਦ ਤੁਸੀਂ ਧਰਤੀ ਦੇ ਹੇਠਾਂ ਚਲੇ ਜਾਓਗੇ। ਸੁਨ ਕਰ ਸ੍ਰੀ ਗੁਰ ਗਿਰਾ ਅਲਾਈ, ਮਰਦਾਨੇ ਤੋਂ ਸੁਣ ਕੇ ਸਤਿਗੁਰੂ ਜੀ ਨੇ ਬਚਨ ਕਿਹਾ। ਦੋਹਰਾ ਸੂਰਤ ਬੰਦਰ ਆਵੇ ਮਰਦਾਨੇ, ਜਦੋਂ ਹੇਠਾਂ ਜਾਵਾਂਗੇ ਸਭ ਤੋਂ ਪਹਿਲਾਂ ਸੂਰਤ ਨਾਵੇਂ ਬੰਦਰਗਾਹ ਆਵੇਗੀ। ਨਟਕਾ ਚਟਪਾ ਫੇਰ, ਫੇਰ ਕਹਿੰਦੇ ਨਟਕਾ ਨਾਵੇਂ ਬੰਦਰ ਆ ਜਾਏਗੀ, ਫੇਰ ਤੀਜੇ ਨੰਬਰ ਤੇ ਚਟਕਾ ਬੰਦਰ ਗਿਆਰ ਆ ਜਾਏਗੀ। ਮਛਲੀ ਬੰਦਰ ਜਾਏ ਪੁਨ, ਚੌਥੇ ਨੰਬਰ ਤੇ ਕਹਿੰਦੇ ਮਛਲੀ ਬੰਦਰਗਾਹ ਤੇ ਆਪਾਂ ਚਲੇ ਜਾਵਾਂਗੇ। ਸ਼ੀਗਰ ਕਰੈ ਨਾ ਦੇਰ, ਬੜੀ ਛੇਤੀ ਚਲੇ ਜਾਵਾਂਗੇ, ਦੇਰੀ ਨਹੀਂ ਕਰਾਂਗੇ। ਚੌਪਈ ਇਸ ਪ੍ਰਕਾਰ ਕੇ ਬਚਨ ਬਿਲਾਸਾ, ਇਸ ਤਰ੍ਹਾਂ ਦੇ ਜਿਹੜੇ ਆਨੰਦਮਈ ਬਚਨ ਬਿਲਾਸ ਹੈ। ਕਰਤ ਚਲਤ ਸਿੱਖਨ ਸੁਖ ਰਾਸਾ, ਸਿੱਖਾਂ ਨੂੰ ਬਹੁਤਾ ਸੁਖ ਬਖਸ਼ਣ ਵਾਲੇ ਉਹ ਕਰਦੇ ਚਲੇ ਜਾ ਰਹੇ ਮਰਦਾਨੇ ਨਾਲ। ਸੀਲਾ ਗਿਰ ਪਰ ਜਬ ਚੱਲ ਆਏ, ਇੱਕ ਸੀਲ ਨਾਵੇਂ ਪਹਾੜ ਹੈ ਉਹਦੇ ਉੱਪਰ ਜਦੋਂ ਮਹਾਰਾਜ ਚੱਲ ਕੇ ਆ ਗਏ, ਮਰਦਾਨੇ ਤਬ ਬੈਨ ਲਾਏ, ਵੱਲੀ ਵੇਖ ਕੇ ਮਰਦਾਨੇ ਨੇ ਤੁਹਾਨੂੰ ਸਤਿਗੁਰਾਂ ਨੂੰ ਬਚਨ ਕਿਹਾ। ਇਸ ਪਰਬਤ ਸੁੰਦਰ ਕੇ ਮਾਹੀ, ਜਿਹੜਾ ਸੀਲਾ ਨਾਮ ਦਾ ਪਹਾੜ ਹੈ ਇਹ ਸੋਹਣਾ, ਇਹਦੇ ਉੱਪਰ ਰਹਿਤ ਸੰਤ ਕੈਦੋਂ ਕੋ ਨਾਹੀ, ਰੱਬ ਦਾ ਪਿਆਰਾ ਸਾਧੂ ਸੰਤ ਰਹਿੰਦਾ ਜਾ ਕੇ ਨਹੀਂ। ਬਸ ਪੰਖੀ ਕੋ ਨਜ਼ਰ ਨ ਆਵੇ, ਮਹਾਰਾਜ ਇੱਧਰ ਉੱਧਰ ਦੇਖਿਆ ਕੋਈ ਪਸ਼ੂ ਪੰਛੀ ਨਿਗਾਹ ਵਿੱਚ ਨਹੀਂ ਆਉਂਦਾ ਹੈ। ਸੁਣੋ ਸਭ ਇਸ ਥਾਨ ਦਿਖਾਵੇ, ਮਹਾਰਾਜ ਜਿਹੜਾ ਸਥਾਨ ਹੈ ਮਹਾਰਾਜ ਸੁਣਿਆ ਖਾਲੀ ਪਈ ਦਿਸਦਾ। ਸ੍ਰੀ ਗੁਰ ਕਹੇ ਸ਼ੁਦਾ ਤੋਹ ਲਾਗੀ, ਮਹਾਰਾਜ ਹੱਸ ਕੇ ਕਹਿਣ ਲੱਗੇ ਮਰਦਾਨੇ ਇਸ ਨੂੰ ਪਤਾ ਲੱਗਦਾ ਵੀ ਤੈਨੂੰ ਭੁੱਖ ਲੱਗ ਗਈ ਹੋ, ਕਿਉਂ ਕਰ ਬੂਝਤ ਹੈ ਵੱਡ ਭਾਗੀ, ਵੱਡੇ ਭਾਗਾਂ ਵਾਲਾ ਕਿਸ ਕਰਕੇ ਤੂੰ ਪੁੱਛਦਾ ਹੈ। ਇਸ ਗਿਰ ਪਾਰ ਨਾਲ ਰਹਿਤ ਨਕੋ, ਇਹ ਵੀ ਮਰਦਾਨੇ ਜਿਹੜਾ ਸੀਲਾ ਗਿਰ ਨਾਮ ਦਾ ਪਹਾੜ ਇਹਦੇ ਉੱਤਰ ਕੋਈ ਨੀ ਰਹਿੰਦਾ। ਅਗਲੋ ਥਲ ਅਵਲੋਕਤ ਜੋ, ਜਿਹੜਾ ਅੱਗੇ ਸਥਾਨ ਆਇਆ ਤੂੰ ਵੇਖੇਗਾ, ਤੇ ਪਰ ਰਹਿਤ ਰਖੀਸ਼ਰ ਪੂਰਮ, ਉਸ ਸਥਾਨ ਉੱਪਰ ਬਹੁਤ ਰਖੀ ਮੁਨੀ ਰਹਿੰਦੇ। ਤਰਵਰ ਬਹੁ ਲਾਗੇ ਫਲ ਰੂਰੰ, ਉੱਤੇ ਕਹਿੰਦੇ ਦਰਖਤ ਬਹੁਤ ਹੈ ਤੇ ਉਹਨਾਂ ਨੂੰ ਬੜੇ ਸੋਹਣੇ ਫਲ ਵੀ ਲੱਗੇ ਹੋਏ। ਜੇਕਰ ਤਬ ਮਨ ਮੈਂ ਹੋਇ ਚਾਹੇ, ਮਰਦਾਨੇ ਜੇ ਤੇਰੇ ਮਨ ਦੇ ਵਿੱਚ ਕੋਈ ਛਕਣ ਛਕਾਉਣ ਦੀ ਚਾਹ ਨਾ ਹੋਵੇ, ਚੱਲ ਕਰ ਤਹਿ ਫਲ ਲੀਜੈ ਖਾਹੀ, ਉਸ ਤੇ ਚੱਲ ਕੇ ਫੇਰ ਤੂੰ ਖੁੱਲੇ ਗੱਫੇ ਲਾ ਲਈ ਫਲ ਛਕ ਲਈ। ਸ੍ਰੀ ਪ੍ਰਭ ਸੁਣੀਏ ਸ਼ੁਦਾ ਨਾ ਕੋਈ, ਮਰਦਾਨਾ ਬੋਲਿਆ ਕਹਿੰਦੇ ਮਹਾਰਾਜ ਸੁਣ ਲੋ ਹੁਣ ਤਾਂ ਕੋਈ ਭੁੱਖ ਭੁੱਕ ਹੈ ਹੀ ਨਹੀਂ, ਜਬ ਕੋ ਵਰ ਦੇ ਕਰ ਤੁਮ ਖੋਈ, ਤੁਸੀਂ ਵਰ ਦੇ ਦਿੱਤਾ ਸੀ ਵੀ ਆ ਸ਼ਕਲਾ ਅੰਮ੍ਰਿਤ ਜਲ ਤੇ ਭੁੱਖ ਦੂਰ ਹੋ ਗਈ, ਕੋਈ ਦੁੱਖ ਨਹੀਂ ਹੈ, ਰਹੋ ਆਨੰਦ ਸਦਾ ਔਰ ਮਾਹੀ, ਮਹਾਰਾਜ ਤੁਹਾਡੇ ਵਾਂਗੂ ਹਿਰਦੇ ਵਿੱਚ ਹਮੇਸ਼ਾ ਖੁਸ਼ ਆਨੰਦ ਰਹਿਣਾ। ਖਾਵਨ ਚਾਹੇ ਹੋਤ ਕਬ ਨਾਹੀ, ਕੋਈ ਫਲ ਫਰੂਟ ਕੋਈ ਪ੍ਰਸ਼ਾਦਾ ਛਕਣ ਦੀ ਹਿਰਦੇ ਵਿੱਚ ਕਦੇ ਚਾਹ ਨਾ ਖਾਇਸ਼ ਹੀ ਨਹੀਂ ਹੁੰਦੀ ਹੈ। ਕਹਿਤ ਸੁਨਤ ਤਿਹ ਗਿਰ ਪਰ ਆਏ, ਇਸ ਤਰ੍ਹਾਂ ਮਰਦਾਨੇ ਦੇ ਕਹਿੰਦਿਆਂ ਮਹਾਰਾਜ ਦੇ ਬਚਨ ਸੁਣਦਿਆਂ ਉਹ ਪਹਾੜ ਉੱਪਰ ਆ ਗਏ ਹਨ। ਜਹਾਂ ਬਿਟਪ ਫਲ ਸਹਿਤ ਸੁਹਾਏ, ਜਿੱਥੇ ਕਹਿੰਦੇ ਉਹ ਪਹਾੜ ਬੜੇ ਬਿਰਸ਼ਾਂ ਸਹਿਤ ਤੇ ਫਲਾਂ ਸਹਿਤ ਸੋਭਨੀਕ ਹੈ, ਅਨਕ ਰੰਗ ਕੇ ਸੁਮਨ ਸੁਹਾਵਨ, ਅਨੇਕ ਰੰਗਾਂ ਦੇ ਉੱਥੇ ਫੁੱਲ ਸੋਭਦੇ ਹਨ, ਜਿਨ ਪਰ ਭੌਰੇ ਕਰ ਹੈ ਪਰਮਾਵਨ, ਫੁੱਲਾਂ ਉੱਪਰ ਜਿਹੜੇ ਭੌਰੇ ਕਹਿੰਦੇ ਘੁੰਮਣਾ ਕਰ ਰਹੇ ਚੱਕਰ ਲਾ ਰਹੇ, ਲਤਾ ਬਹੁਤ ਜਿਨ ਸੋ ਉਰ ਜਾਨੀ, ਇਹਨਾਂ ਦਰਖਤਾਂ ਨਾਲ ਬੇਲਾਂ ਬੜੀਆਂ ਫਸੀਆਂ ਜੀਆਂ ਪਈਆਂ, ਸੁੰਦਰ ਅਤ ਛਾਇਆ ਸੁਖਦਾਨੀ, ਇਹਨਾਂ ਦਰਖਤਾਂ ਦੀ ਸੋਹਣੀ ਸੰਘਣੀ ਛਾਇਆ ਸੁਖ ਦੇਣ ਵਾਲੀ ਹੈ, ਅਨਕ ਵਿਧਨ ਲਾਗੇ ਫਲ ਸਰਸੰ, ਫਿਰ ਉਹਨਾਂ ਦਰਖਤਾਂ ਨੂੰ ਬੜੇ ਅਨੇਕਾਂ ਤਰ੍ਹਾਂ ਦੇ ਫਲ ਰਸ ਵਾਲੇ ਲੱਗੇ ਹੋਏ, ਸ਼ਾਖਾ ਭਾਰ ਭੂਮ ਸੋ ਪਰਸੰ, ਜਿਹੜੀਆਂ ਟਾਹਣੀਆਂ ਕਹਿੰਦੇ ਫਲਾਂ ਦੇ ਭਾਰ ਨਾਲ ਧਰਤੀ ਦੇ ਨਾਲ ਸ਼ੋਰ ਰਹੀਆਂ, ਮਨ ਹੋ ਤੁਤ ਜੋ ਆਵਤ ਪਾਸਾ, ਜਿਹੜਾ ਕੋਈ ਫਲ ਖਾਣ ਦਾ ਚਾਹਵਾਨ ਹੈ ਉਹਨੂੰ ਕਹਿੰਦੇ ਵੀ ਉਹਦੇ ਕੋਲ ਆਉਣ ਕਰਕੇ, ਜਿੰਨੇ ਹੇਤ ਝੁਕੇ ਫਲ ਰਾਸਾ, ਜਿੰਨੇ ਫਲ ਹੈ ਵੀ ਉਹ ਸੌਖਾ ਲੈ ਲਏ ਫਲ, ਇਸ ਲਈ ਫਲ ਨਾ ਉਹ ਝੁਕੇ ਹੋਇਆ ਟਾਣੀਆਂ ਨਾਲ ਹੇਠਾਂ, ਬਿਨ ਹੀ ਸ੍ਰਮਲੇ ਤੋਰ ਸੁਖਾਰੇ, ਜਿਹੜਾ ਕੋਈ ਲੋੜਵੰਦ ਹੈ ਉਹ ਬਿਨਾਂ ਕਿਸੇ ਖੇਚਰ ਤੋਂ ਸੁੱਖ ਹੀ ਤੋੜ ਲਏ ਕੇ ਸਾਨੂੰ ਫਲਾਂ ਨੂੰ ਖਾਵਹਿ ਸਾਧ ਸ਼ੁਦਾ ਨਿਰਵਾਰੇ, ਸਾਨੂੰ ਫਲਾਂ ਨੂੰ ਛਕ ਲਏ, ਆਪਣੀ ਜਿਹੜੀ ਕੋਈ ਭੁੱਖ ਹੈ ਉਹਨੂੰ ਨਿਵਿਰਤ ਕਰ ਲਏ। ਦੋਹਰਾ ਉਪਕਾਰੀ ਜੋ ਪੁਰਖ ਹੈ, ਮਾਨਵ ਹੀ ਮਰਦਾਨੇ ਜਿਹੜਾ ਕੋਈ ਪਰਉਪਕਾਰੀ ਪੁਰਖ ਹੈ, ਸਿੱਖਿਆ ਤੇ ਜਨ ਦੇ, ਉਸ ਪੁਰਸ਼ ਨੂੰ ਇਹ ਸਿੱਖਿਆ ਦੇ ਰਿਹਾ ਦਰਖਤ ਫਲ ਦਾ, ਕਰ ਉਪਕਾਰ ਸੋ ਨਿਵ ਚੱਲੋ। ਜਿਵੇਂ ਅਸੀਂ ਦਰਖਤ ਚੁੱਕੇ ਹੋਏ ਆ ਨਾ ਫਲਾਂ ਸਹਿਤ, ਤੂੰ ਵੀ ਪਰਉਪਕਾਰ ਕਰਦਾ ਹੋਇਆ ਨਿਵ ਕੇ ਚੱਲ ਪੁਰਸ਼। ਦੀਨ ਦੁਨੀ ਸੁਖ ਹੇਤ, ਲੋਕ ਪ੍ਰਲੋਕ ਦੇ ਸੁਖਾਂ ਦੇ ਲੈਣ ਵਾਸਤੇ, ਚੌਪਈ ਸੀਤਲ ਬਿਮਲੰਗ ਨੌਰਾ ਨੀਰੰਗ, ਠੰਡਾ ਤੇ ਉਜਲ ਕਹਿੰਦੇ ਪਾਣੀ ਦੇ ਪ੍ਰਵਾਹ ਚੱਲ ਰਿਹਾ ਹੈ। ਮਾਰਗ ਸ਼ਰਮ ਕੀ ਖੋਵਤ ਪੀਰੰਗ, ਰਸਤੇ ਜਿਹੜਾ ਕੋਈ ਜਾਂਦਿਆਂ ਜਾਂਦਿਆਂ ਥਕਾਵਟ ਜੀ ਹੁੰਦੀ ਉਹਦੀ ਪੀੜਾਂ ਨੂੰ ਖੋ ਰਿਹਾ ਹੈ ਪਾਣੀ। ਸਗਨ ਸੁਹਾਵਨ ਛਾਇਆ ਜਿਹਵਾ, ਜਿੱਥੇ ਕਹਿੰਦੇ ਸੰਘਣੀ ਸੋਭ ਨਿਗ ਛਾਇਆ ਹੈ, ਵੈਸੇ ਸ੍ਰੀ ਨਾਨਕ ਪਿਖ ਤਿਹਵਾ, ਉਸ ਦਰਖਤ ਦੀ ਸੰਘਣੀ ਸੋਭ ਨਿਗ ਛਾਇਆ ਦੇਖ ਕੇ ਸਤਿਗੁਰੂ ਉੱਥੇ ਬੈਠ ਗਏ। ਬਰਫਰ ਮਧੁਰ ਤੋਰ ਮਰਦਾਨੇ, ਇੱਧਰ ਮਰਦਾਨੇ ਨੇ ਕਹਿੰਦੇ ਚੰਗੇ ਚੰਗੇ ਮਿੱਠੇ ਜਿਹੜੇ ਫਲ ਤੋੜ ਲੈਣਾ ਕੀਤੇ। ਗੁਰ ਅਗਰਜ ਰਾਖੇ ਤਬ ਆਨੇ, ਤੋੜ ਤੂੜ ਕੇ ਗੁਰੂ ਮਹਾਰਾਜ ਦੇ ਅੱਗੇ ਲਿਆ ਕੇ ਰੱਖ ਦਿੱਤੇ। ਸੁੰਦਰ ਸਰਸ ਦੇਖ ਮਨ ਭਾਏ, ਸੋਹਣੇ ਤੇ ਰਸ ਵਾਲੇ ਦੇਖ ਕੇ ਮਨ ਭਾਉਂਦੇ ਫਲ। ਸ੍ਰੀ ਗੁਰ ਕਰ ਮੈਂ ਅਰਧ ਉਠਾਏ, ਗੁਰੂ ਮਹਾਰਾਜ ਨੇ ਮਰਦਾਨੇ ਦੀ ਆਸ਼ਿਕਸ਼ਾ ਜੀ ਜਾਣ ਕੇ ਅੱਧੇ ਕੁ ਫਲ ਉਹਨਾਂ ਵਿੱਚੋਂ ਚੁੱਕ ਲਏ। ਸੋ ਮੋਕੋ ਦੀਨੇ ਤੇਹ ਕਾਲਾ, ਬਾਲਾ ਜੀ ਕਹਿੰਦੇ ਅੱਧੇ ਕੁ ਫਲ ਚੁੱਕ ਕੇ ਮੈਨੂੰ ਸਤਿਗੁਰਾਂ ਨੇ ਬਖਸ਼ ਦਿੱਤੇ। ਰਾਖੇ ਅਰਧੰਗ ਆਪ ਕਿਰਪਾਲਾ, ਅੱਧੇ ਕੁ ਜਿਹੜੇ ਫਲ ਹੈ ਉਹ ਆਪ ਰੱਖ ਲਏ ਉਹਦੇ ਵਿੱਚੋਂ। ਮਰਦਾਨਾ ਤੋਰੈ ਸੋ ਖਾਵਤ, ਮਰਦਾਨਾ ਕਹਿੰਦੇ ਆਪ ਹੀ ਤੋੜਦਾ ਆਪ ਹੀ ਛਕੀ ਜਾਂਦਾ। ਸਾਧ ਸੁਧਾ ਸਮ ਅਧਿਕ ਵਗਾਵਤ, ਉਹ ਕਹਿੰਦੇ ਅੰਮ੍ਰਿਤ ਵਰਗਾ ਸਵਾਦ ਹੈ, ਖਾ ਖਾ ਕੇ ਬਹੁਤ ਰਜ ਰਿਹਾ ਹੈ। ਦੋਹਰਾ ਸ਼ੋਰ ਸਕੈਨਹਿ ਖਾਏ ਬਹੁ, ਬਹੁਤੇ ਖਾ ਲਏ ਆ ਫਿਰ ਵੀ ਛੱਡ ਨਹੀਂ ਸਕ ਰਿਹਾ। ਕਰ ਲਓ ਉਦਰੰਗ ਪੂਰ, ਕਹਿੰਦੇ ਜਿਹੜਾ ਪੇਟ ਨਾ ਗਲ ਤੱਕ ਭਰ ਲਿਆ। ਤੋਰ ਚੀਰ ਮਹਿ ਪਾਏ ਕੱਛ, ਫਿਰ ਵੀ ਕਹਿੰਦੇ ਕੁਝ ਜਿਹੜੇ ਫਲ ਤੋੜ ਕੇ ਤੇ ਉਹ ਪੱਲੇ ਬੰਨ ਲਏ ਇਸਨੇ। ਬੰਦੇ ਸਵਾਦੰਗ ਪੂਰ, ਬਹੁਤੇ ਸਵਾਦ ਸੀ ਕਹਿੰਦੇ ਉਹ ਬੰਨ ਲਏ ਵੀ ਚਲੋ ਫਿਰ ਕਿਤੇ ਛਕਾਂਗੇ। ਚੌਪਈ ਬੈਸਿਓ ਗੁਰ ਸਮੀਪ ਸੋ ਆਨਾ, ਚੰਗੀ ਤਰ੍ਹਾਂ ਰੱਜ ਪੁੱਜ ਕੇ ਫਿਰ ਗੁਰੂ ਮਹਾਰਾਜ ਦੇ ਕੋਠਾ ਬੈਠਾ ਮਰਦਾ। ਬਿਗਸਤ ਬੋਲੇ ਮਾਇਆ ਨਿਧਾਨਾ, ਗੁਰੂ ਮਹਾਰਾਜ ਹੱਸਦੇ ਹੱਸਦੇ ਮੇਰ ਦੇ ਘਰ ਬੋਲੇ ਇਸ ਨੂੰ, ਜੇ ਨਾ ਅਗਾਇਓ ਔਰ ਲੀਜੈ, ਵੀ ਮਰਦਾਨੇ ਜੇ ਜੇ ਨਹੀਂ ਫਲਕਾ ਕੇ ਰਜਿਆ ਹੋਰ ਲੈ ਲਾ। ਮਨ ਭਾਵਨ ਸੇ ਖਾਵਨ ਕੀ ਜੈ, ਮਨ ਭਾਉਂਦੇ ਕਹਿੰਦੇ ਅੱਜ ਤੂੰ ਪੂਰੇ ਸ਼ਕਲ ਆ ਜਿਹਾ ਪਏ ਆ ਬਮਾਕੀ ਹਿੱਸਾ ਸਾਡਾ। ਸ੍ਰੀ ਪ੍ਰਭ ਮੈਂ ਬਹੁ ਰਹੇ ਅਗਾਈ, ਕਹਿਣ ਲੱਗਿਆ ਹੇ ਪਰਮੇਸ਼ਰ ਰੂ ਮੈਂ ਤਾਂ ਫਲ ਫਾ ਕੇ ਬਹੁਤ ਰੱਜ ਰਿਹਾ। ਖਾਵਨ ਤ੍ਰਿਸ਼ਨਾ ਸਕਲ ਮਿਟਾਈ, ਅੱਗੇ ਫਲ ਖਾਣ ਦੀ ਜਿਹੜੀ ਚਾਹਨਾ ਸੀ ਤ੍ਰਿਸ਼ਨਾ ਸੀ ਬਿਲਕੁਲ ਮਿਟਾ ਤੀ, ਜੀ ਨਹੀਂ ਕਰਦਾ। ਜੇ ਅਬ ਰਾਵਰ ਕੀ ਰੁਚ ਦੇਵਨ, ਫਿਰ ਵੀ ਮਹਾਰਾਜ ਜੀ ਆਪ ਜੀ ਦੀ ਚਾਹਨਾ ਹੈਗੀ ਵੀ ਮਰਦਾਨੇ ਨੂੰ ਖਾਣ ਨੂੰ ਫਲ ਦੇਣੇ ਹੈ। ਇੱਕ ਦੋਏ ਦੇਹੋ ਖਾਵੋ ਕਰ ਲੈ, ਕਹਿੰਦੇ ਬਹੁਤੇ ਤਾਂ ਨੀ, ਕਹਿੰਦੇ ਇੱਕ ਦੋ ਤੁਸੀਂ ਤੇਰੇ ਹੱਥਾਂ ਨਾਲ ਬਹੁਤਾ ਖਾ ਲੂੰਗਾ। ਨਿਜ ਕਰ ਸੋ ਗੁਰ ਫਰ ਜੁਗ ਦੀਨੇ, ਮਹਾਰਾਜ ਨੇ ਸੁਣ ਕੇ ਆਪਣੇ ਹੱਥ ਨਾਲ ਇੱਕ ਦੋ ਫਲ ਨੂੰ ਦੇਈ ਦਿੱਤੇ। ਲੈ ਕਰ ਤਬ ਹੀ ਖਾਵਨ ਕੀਨੇ, ਕਹਿੰਦੇ ਲੈ ਕੇ ਤਦੋਂ ਵੀ ਇਹਨੇ ਛਕ ਛਕਾ ਲਏ। ਖਾਨੇ ਕੀ ਰੁਧ ਉਧਰ ਉਗਾਇਓ, ਕਹਿੰਦੇ ਭਾਵੇਂ ਪੇਟ ਤਾਂ ਹੁਣ ਭਰ ਗਏ ਹੈ ਪਰ ਖਾਣ ਦੀ ਰੁਚੀ ਅਜੇ ਵੀ ਬਣੀ ਹੋਈ ਹੈ। ਤੇ ਛਿਨ ਬਹਰੋ ਬੈਨ ਅਲਾਇਓ, ਉਸ ਤੋਂ ਬਾਅਦ ਫਿਰ ਬਚਨ ਕਿਹਾ ਹੈ, ਦੋਹਰਾ ਸਾਧ ਸੁਧਾ ਸਮ ਫਲ ਮਧੁਰ, ਮਹਾਰਾਜ ਵੇਲੇ ਜਿਹੜੇ ਅੰਮ੍ਰਿਤ ਵਰਗੇ ਫਲ ਹੈ ਬੜਾ ਇਹ ਰਸ ਬਾਲੇ ਹੈ, ਇਹਾਂ ਕੌਣ ਇਨ ਖਾਏ, ਮਹਾਰਾਜ ਇਹਨਾਂ ਪੈਨੇ ਅੰਮ੍ਰਿਤ ਵਰਗੇ ਰਸਾਂ ਵਾਲੇ ਫਲਾਂ ਨੂੰ ਕੌਣ ਛਕਦਾ ਹੈ। ਕਦੋਂ ਬਾਅਦ ਇਹ ਜਾਵੇ, ਮਹਾਰਾਜ ਇਹ ਜਿਹੜੇ ਦਰਖਤਾਂ ਦੇ ਫਲ ਹੈ ਮਿੱਠੇ ਅੰਮ੍ਰਿਤ ਵਰਗੇ ਐਵੇਂ ਵਿਅਰਥੀ ਜਾਂਦੇ, ਇਹਨਾਂ ਨੂੰ ਛਕਣ ਵਾਲਾ ਇੱਥੇ ਕੋਈ ਹੈ ਨੀ। ਮਾਨਵ ਕੋ ਨਾ ਦਿਸਾਏ, ਕਿਉਂ ਜੇ ਮਨੁੱਖੇ ਇੱਧਰ ਉੱਧਰ ਤਾਂ ਕੋਈ ਦਿਸਦਾ ਦਸਾਉਂਦਾ ਨਹੀਂ। ਚੌਪਈ ਗੁਰ ਕਹਿ ਜੇ ਨਹਿ ਖਾਵਨ ਵਾਰ, ਗੁਰੂ ਮਹਾਰਾਜ ਕਹਿੰਦੇ ਮਰਦਾਨੇ ਜੇ ਫਲਾਂ ਨੂੰ ਕੋਈ ਛਕਣ ਵਾਲਾ ਨਾ ਹੁੰਦਾ, ਕਿਉਂ ਉਪਜਤ ਇਹ ਹਿਰਦੇ ਵਿਚਾਰੋ। ਤਾਂ ਤੂੰ ਹਿਰਦੇ ਵਿੱਚ ਵਿਚਾਰ ਕਿਉਂ? ਇੱਥੇ ਪੈਦਾ ਹੁੰਦੇ ਪਰਮੇਸ਼ਰ ਨੇ ਕਿਉਂ ਇੱਥੇ ਇਹੋ ਜਿਹੇ ਫਲ ਪੈਦਾ ਕਰਨੇ? ਨਿਰੰਕਾਰ ਕੇ ਸੰਤ ਜੇ ਇੱਥੇ ਵਰਦਾਨੇ, ਜਿਹੜਾ ਨਿਰੰਕਾਰ ਵਾਹਿਗੁਰੂ ਦੇ ਪਿਆਰੇ ਮਹਾਤਮਾ ਸੰਤ ਹੈ, ਤਿਨਕੇ ਹੇਤ ਕਰੇ ਫਲ ਮੀਠੇ। ਉਹਨਾਂ ਦੇ ਸ਼ਕਨ ਛਕਾਉਣ ਵਾਸਤੇ ਵਾਹਿਗੁਰੂ ਨੇ ਮਿੱਠੇ ਫਲ ਇੱਥੇ ਲਾਣਾ ਕੀਤੇ ਹੋਏ। ਰੁਚ ਸੋ ਖਾਏ ਲਗਾਏ ਸਮਾਧਾ। ਮਰਦਾਨੇ ਇਸ ਤਰ੍ਹਾਂ ਕਹਿੰਦੇ ਜਿੰਨਾ ਕੁ ਜੀ ਕਰਦਾ ਛਕ ਲੈਂਦੇ ਹੈ, ਫਿਰ ਸਮਾਧੀ ਲਾ ਕੇ ਬੈਠ ਜਾਂਦੇ। ਕਰਤ ਭਜਨ ਜਿਨ ਮੋਹ ਨਾ ਵਾਧਾ। ਇਹਨਾਂ ਨੂੰ ਮੋਹ ਦਾ ਕੋਈ ਪੀੜਾ ਨਹੀਂ, ਨਾ ਉਹ ਇੱਥੇ ਛਕ ਕੇ ਤੇ ਭਜਨ ਸਿਮਰਨ ਕਰਦੇ। ਕਿਤਕ ਕਾਲ ਪ੍ਰਭ ਇਹਠਾ ਰਹੀਏ। ਮਰਦਾਨਾ ਕਹਿਣ ਲੱਗਾ ਮਹਾਰਾਜ ਕੋਈ ਸਮਾਂ ਇੱਥੇ ਜ਼ਰੂਰ ਰਹਿ ਪਈਏ। ਮਿਲੇ ਸੰਤ ਬਚ ਸੁਣੀਏ ਕਹੀਏ। ਸਾਧੂ ਸੰਤ ਮਿਲਣਗੇ, ਉਹਨਾਂ ਨਾਲ ਬਚਨ ਕੋਈ ਕਹਿਓ ਜੀ ਤੇ ਸੁਣਨ ਵੀ ਲਿਓ। ਬਿਗਸਤ ਬੋਲੇ ਕਰੁਣਾ ਡੀਠਾ। ਜਿਨ੍ਹਾਂ ਦੇ ਨਿਗਾਹ ਵਿੱਚ ਮੇਹਰ ਭਰੀ ਉਹ ਹੱਸਦੇ ਹੋਏ ਬੋਲੇ ਮਰਦਾਨੇ। ਤੋ ਕੋ ਲੱਗੇ ਉਹ ਸਵਾਦ ਫਲ ਮੀਠਾ। ਮਰਦਾਨੇ ਦਰਖਤਾਂ ਦੇ ਫਲ ਤੈਨੂੰ ਬਹੁਤ ਮਿੱਠੇ ਚੰਗੇ ਲੱਗ ਗਏ। ਕਰ ਆਹਾਰ ਕੋ ਲਾਲਚ ਮਨ ਮੈਂ। ਇਸ ਕਰਕੇ ਵੀ ਫਲਾਂ ਦਾ ਰੋਜ਼ ਰੱਜ ਕੇ ਭੋਜਨ ਖਾਇਆ ਕਰਾਂਗੇ ਮਨ ਵਿੱਚ ਲਾਲਚ ਜਾ ਕਰਕੇ। ਰਾਖਿਓ ਚਹਿਤ ਅਬੈ ਤੂੰ ਬਨ ਮੈਂ। ਸਾਨੂੰ ਤੁਸੀਂ ਇਸੇ ਜੰਗਲ ਵਿੱਚ ਹੀ ਰੱਖਿਆ ਚਾਹੁੰਦਾ। ਇਸ ਪ੍ਰਕਾਰ ਕੋ ਹਾਸ ਬਿਲਾਸਾ। ਇਸ ਤਰ੍ਹਾਂ ਕਹਿੰਦੇ ਹਾਸ ਬਿਲਾਸ ਦੇ ਬਚਨ ਬਿਲਾਸ। ਕਰਤ ਹੁਤੇ ਤੇਹਠਾ ਸੁਖ ਰਾਸਾ। ਦੇ ਖਜ਼ਾਨਾ ਰੂਪ ਮਰਦਾਨੇ ਨਾਲ ਕਰ ਕਰਾਸ। ਤੇਹ ਛਿਨ ਏਕ ਰਿਖੀ ਚੱਲ ਆਇਓ। ਉਸ ਸਮੇਂ ਇੱਕ ਕਹਿੰਦੇ ਰਿਖੀ ਚੱਲ ਕੇ ਆਇਆ ਸਾਧੂ ਆਇਆ। ਹਰ ਸਿਮਰਨ ਮਹਿ ਜੋ ਲਪਟਾਇਓ। ਵਾਹਿਗੁਰੂ ਦੇ ਸਿਮਰਨ ਦੇ ਵਿੱਚ ਚੰਗੀ ਤਰ੍ਹਾਂ ਲੀਨ ਹੋਇਆ ਹੋਇਆ। ਹਮ ਹੈ ਬਿਲੋਕਤ ਬੋਲਿਓ ਸੋ। ਭਾਈ ਬਾਲਾ ਜੀ ਕਹਿੰਦੇ ਸਾਨੂੰ ਤਿੰਨਾਂ ਨੂੰ ਦੇਖ ਕੇ ਉਹ ਜਿਹੜਾ ਸੀ ਨਾ ਰਿਖੀ ਉਹ ਬੋਲਿਆ। ਇਹਾ ਨਾ ਪਹੁੰਚਿਓ ਕਾਸ, ਇਹਾ ਨਾ ਪਹੁੰਚਿਓ ਕਬ ਅਸ ਕੋ। ਕਹਿੰਦੇ ਇਸ ਤਰ੍ਹਾਂ ਵੀ ਅੱਜ ਤੱਕ ਤਾਂ ਜਿਵੇਂ ਤੁਸੀਂ ਪੁੱਜੇ ਹੋ, ਇਸ ਤਰ੍ਹਾਂ ਤਾਂ ਕੋਈ ਪੁੱਜਿਆ ਹੀ ਨਹੀਂ ਅੱਜ ਤੱਕ। ਕੋ ਤੁਮ ਕੈਸੇ ਆਨਪ ਹੁੰਚੇ। ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਇਹੋ ਜਿਹੇ ਥਾਂ ਤੇ ਆ ਪਹੁੰਚੇ? ਬਿਖਮ ਥਾਨ ਭੂਤੇ ਗਿਰ ਉੱਚੇ। ਇਹ ਕਹਿੰਦੇ ਧਰਤੀ ਤੋਂ ਥਾਂ ਬੜਾ ਉੱਚਾ ਹੈ ਤੇ ਬਹੁਤ ਇੱਥੇ ਔਖਾ ਆਉਣਾ ਹੈ। ਅਵ ਲੋਕਤ ਅਚਰਜ ਉਰ ਆਇਆ ਹੈ। ਤੁਹਾਨੂੰ ਇੱਥੇ ਆਇਆ ਵੇਖ ਕੇ ਮੇਰੇ ਦੇ ਵਿੱਚ ਹੈਰਾਨੀ ਹੋ ਰਹੀ ਹੈ। ਮੁਝੇ ਆਪਣੋ ਨਾਮ ਬਤਾਏ ਹੈ। ਮੈਨੂੰ ਆਪਣਾ ਨਾਮ ਵੀ ਦੱਸੀਏ ਜੀ। ਸੁਣ ਕਰ ਸ੍ਰੀ ਗੁਰ ਗੇਰਾ ਉਚਾਰੀ। ਉਸ ਮੁਨੀ ਰਿਖੀ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਬਚਨ ਕਿਹਾ। ਨਾਮ ਮੋਰ ਨਾਨਕ ਨਿਰੰਕਾਰੀ। ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਸੰਤ ਭਗਤ ਕੇ ਦਰਸ਼ਨ ਹੇਤੇ। ਜਿਹੜੇ ਸੰਤ ਰਹਿੰਦੇ ਇੱਥੇ, ਭਗਤ ਰਹਿੰਦੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਵਿਚਰਤ ਸਰਬ ਥਾਨ ਸੁਖ ਲੇਤੇ। ਇਹ ਸਾਧੂ ਆ ਸਾਰੇ ਥਾਵਾਂ ਵਿੱਚ ਫਿਰਦੇ, ਅਸੀਂ ਸੁਖ ਲੈਂਦੇ ਹਾਂ। ਸੁਣ ਔਰ ਇੱਕ ਹਿਰਦੇ ਹਰ ਖਾਵਾ। ਗੁਰੂ ਮਹਾਰਾਜ ਤੋਂ ਸੁਣ ਕੇ ਹਿਰਦੇ ਵਿੱਚ ਬਹੁਤ ਰਿਖੀ ਖੁਸ਼ ਹੋ ਗਿਆ। ਹੇਤ ਬੂਝਨੇ ਬੈਨ ਅਲਾਵਾ। ਫਿਰ ਪੁੱਛਣ ਵਾਸਤੇ ਇਸਨੇ ਬਚਨ ਕਿਹਾ ਸਤਿਗੁਰਾਂ ਨੂੰ। ਸ੍ਰੀ ਨਾਨਕ ਜੇ ਹੈ ਤੁਮ ਨਾਮੋ। ਮਹਾਰਾਜ ਤੁਹਾਡਾ ਗੁਰੂ ਨਾਨਕ ਸਾਹਿਬ ਨਾਮ ਹੈ। ਤੋ ਚਰਨਨ ਹੋਏ ਮੋਰ ਪ੍ਰਣਾਮੋ। ਮਹਾਰਾਜ ਮੇਰੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੋਵੇ। ਗੁਰ ਬੂਝਿਓ ਤੂੰ ਕਿਉਂ ਕਰ ਜਾਨ ਹੈ। ਗੁਰੂ ਮਹਾਰਾਜ ਕਹਿੰਦੇ ਵੀ ਰਿਖੀਆ ਤੂੰ ਕਿਵੇਂ ਕਰਕੇ ਸਾਨੂੰ ਜਾਣਦਾ ਪਛਾਣਦਾ ਹੈ? ਕਿਹਤੇ ਸੁਣ ਕੇ ਹਮੈ ਪਛਾਣਾ। ਮੇਰੇ ਕੋਲੋਂ ਸੁਣ ਕੇ ਸਾਡਾ ਨਾਮ ਤੂੰ ਪਛਾਣਦਾ ਸਮਝਦਾ ਹੈ। ਮੁਨਵਾਰ ਭਾਨੈ ਮੋਰ ਗੁਰ ਪੂਰਾ। ਉਹ ਜਿਹੜਾ ਸ੍ਰੇਸ਼ਟ ਮੁਨੀ ਉਹ ਕਹਿਣ ਲੱਗਿਆ ਮਹਾਰਾਜ ਮੇਰਾ ਪੂਰਾ ਜਿਹੜਾ ਗੁਰੂ ਸੀ ਤੇ ਇੱਕ ਸਮੈ ਕਹਿਓ ਬਚ ਰੂਰਾ। ਉਹਨੇ ਇੱਕ ਵਾਰੀ ਸਾਨੂੰ ਸਾਰਿਆਂ ਚੇਲਿਆਂ ਨੂੰ ਬੜਾ ਸੋਹਣਾ ਬਚਨ ਕਿਹਾ ਸੀ। ਕਲੀ ਕਾਲ ਮੈਂ ਹੋਇ ਅਵਤਾਰਾ। ਕਲਯੁਗ ਦੇ ਵਿੱਚ ਵਾਹਿਗੁਰੂ ਦਾ ਅਵਤਾਰ ਹੋਵੇਗਾ। ਨਾਮ ਜਪਾਵਨ ਦੰਭ ਵਿਦਾਰਾ। ਨਾਮ ਜਪਾਉਣ ਵਾਸਤੇ ਹੋਗਾ ਪਖੰਡ ਪਾਖੰਡ ਦਾ ਨਾਸ ਕਰਨ ਵਾਸਤੇ ਹੋਵੇਗਾ। ਭਗਤ ਜਗਤ ਮਹਿਸੂ ਪ੍ਰਗਟਾਵੇ, ਜਿਹੜਾ ਵਾਹਿਗੁਰੂ ਹੈ ਗੁਰੂ ਨਾਨਕ ਨਾਮ ਧਰਾ ਕੇ ਸੰਸਾਰ ਦੇ ਵਿੱਚ ਭਗਤੀ ਕਰਨੀ ਪ੍ਰਗਟ ਕਰੇਗਾ। ਜਹ ਤਹ ਉੱਤਮ ਧਰਮ ਚਲਾਵੇ, ਜਿੱਥੇ ਕਿੱਥੇ ਜਿਹੜਾ ਸਭ ਤੋਂ ਅਕਾਲੀ ਉੱਤਮ ਧਰਮ ਹੈ ਉਹ ਕਹਿੰਦੇ ਚਲਾਏਗਾ ਸਿੱਖੀ ਪੰਥ। ਦਰਸ ਕਰਤ ਭੀ ਭਾਵਨ ਮੋਹੀ, ਜਿਹੜਾ ਗੁਰੂ ਸੀ ਉਹ ਤੋਂ ਸੁਣ ਕੇ ਮੇਰੇ ਮਨ ਵਿੱਚ ਦਰਸ਼ਨ ਕਰਨ ਦੀ ਸ਼ਰਧਾ ਹੋਇਆ। ਸ੍ਰੀ ਨਾਨਕ ਜੀ ਹੋ ਤੁਮ ਉਹੀ, ਜਿਹੜਾ ਮੈਨੂੰ ਗੁਰੂ ਨੇ ਦੱਸਿਆ ਸੀ ਕਿਸੇ ਸਮੇਂ ਉਹ ਗੁਰੂ ਨਾਨਕ ਸਾਹਿਬ, ਅੱਜ ਤੁਸੀਂ ਉਹੀ ਯੋਜ ਮਹਾਰਾਜ ਦਰਸ਼ਨ ਕਰਕੇ ਮੇਰੀ ਸ਼ਰਧਾ ਪੂਰੀ ਹੋ ਗਈ। ਅਸ ਕਹਿ ਬੰਧਨ ਹੇਤ ਸਮੀਪਾ, ਇਸ ਤਰ੍ਹਾਂ ਬਚਨ ਕਹਿ ਕੇ ਮੱਥਾ ਟੇਕਣ ਵਾਸਤੇ ਨੇੜੇ ਜੇ ਆਇਆ ਹੈ। ਗਯੋ ਜਹਾ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਤੂੰ ਬੈਠੇ ਉਧਰ ਨੂੰ ਗਿਆ ਏ। ਨਿਜ ਘਰ ਪਰ ਲੈ ਕੇ ਤੇ ਸੀਸ, ਗੁਰੂ ਮਹਾਰਾਜ ਨੇ ਸਾਧੂ ਦਾ ਜਿਹੜਾ ਸੀਸ ਆਪਣੇ ਹੱਥਾਂ ਉੱਪਰ ਹੀ ਲੈ ਲਿਆ। ਆਦਰ ਕਰਤ ਭਏ ਜਗਦੀਸ਼, ਜਗਤ ਦੇ ਮਾਲਕ ਇਹਦਾ ਬਹੁਤ ਹੀ ਅਦਰ ਸਤਿਕਾਰ ਕਰਨ ਲੱਗ ਪਏ। ਪੂਜਨ ਲੱਗੇ ਕੌਣ ਤੁਮ ਨਾਮੋ, ਫੇਰ ਪੁੱਛਣ ਲੱਗੇ ਵੀ ਤੇਰਾ ਕੀ ਨਾਮ ਹੈ ਸਾਧੂਆ। ਗੁਰਸੋ ਨਾਮ ਭਨੋ ਅਬਰਾਮੋ, ਆਪਣੇ ਗੁਰੂ ਦਾ ਨਾਮ ਵੀ ਜਿਹੜਾ ਸੋਹਣਾ ਉਹ ਵੀ ਦੱਸ ਸਾਧੂਆ। ਮੋਹਿ ਨਾਮ ਕਲਿਆਣ ਲਖੀਜੈ, ਇਹ ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਮੇਰਾ ਨਾਮ ਤਾਂ ਕਲਿਆਣ ਜਾਣ ਲਓ। ਸੀਲ ਸੈਨ ਗੁਰ ਨਾਮ ਜਨੀਜੈ, ਮੇਰੇ ਗੁਰੂ ਦਾ ਨਾਮ ਮਾਰਾ ਸੀਲ ਗਿਰ ਕਰਕੇ ਜਾਣ ਲਓ। ਤੁਮਰੇ ਦਰਸ ਮਿਲਿਓ ਦੁਖ ਹੰਤਾ, ਤੁਹਾਡਾ ਜਿਹੜਾ ਦਰਸ਼ਨ ਦੁੱਖਾਂ ਨੂੰ ਨਾਸ ਕਰਨ ਵਾਲਾ ਅੱਜ ਮੈਨੂੰ ਮਿਲ ਗਿਆ, ਪ੍ਰਾਪਤ ਹੋ ਗਿਆ। ਜਪ ਤਪ ਸਗਲੇ ਸਫਲ ਭਵੰਤਾ, ਮਹਾਰਾਜ ਜਿੰਨੇ ਮੇਰੇ ਪਹਿਲਾਂ ਜਪ ਤਪ ਕੀਤੇ ਅੱਜ ਸਾਰੇ ਹੀ ਸਫਲ ਹੋ ਗਏ। ਲਓ ਮਿਲ ਗਮਨਿਓ ਆਸ਼ਰਮ ਆਪਣ, ਇਸ ਤਰ੍ਹਾਂ ਮਹਾਰਾਜ ਨੂੰ ਮਿਲ ਜੁਲ ਕੇ ਤੇ ਆਪਣੇ ਸਥਾਨ ਤੇ ਚਲਿਆ ਗਿਆ। ਜਹਿ ਬਹੁ ਤਪੀ ਕਰ ਹੈ ਵੱਡ ਤਾਪਨ, ਜਿੱਥੇ ਹੋਰ ਤਪੀ ਬੜਾ ਭਾਰੀ ਤਪ ਕਰ ਰਿਹਾ ਆਪੋ ਆਪਣੇ ਆਸਣਾ ਤੇ। ਹਿਰਦੇ ਰਹਿਓ ਅਧਿਕ ਹਰ ਖਾਈ, ਜਿਹੜਾ ਕਹਿੰਦੇ ਆਪਣਾ ਕਲਿਆਣ ਗਿਰ ਸੀ ਇਹ ਹਿਰਦੇ ਵਿੱਚ ਬਹੁਤ ਖੁਸ਼ ਹੋ ਰਿਹਾ। ਸਭ ਹਿਨ ਕੋ ਸੁਧ ਜਾਏ ਸੁਣਾਈ, ਜਿਹੜੇ ਹੋਰ ਰਿਖੀ ਮੁਨੀ ਸਾਰਿਆਂ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਦੀ ਆਉਣ ਦੀ ਖਬਰ ਸੁਣਾਈ। ਸ੍ਰੀ ਨਾਨਕ ਜਿਨਕੀ ਸ਼ੁਭ ਬਾਤਾਂ, ਆਪਣੇ ਸਾਥੀਆਂ ਨੂੰ ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀਆਂ ਚੰਗੀਆਂ ਗੱਲਾਂ ਬਾਤਾਂ, ਕਰਤ ਹੋਤੋ ਕਬ ਕਬ ਮਿਲ ਤਾਤਾ, ਸਾਡਾ ਜਿਹੜਾ ਪਿਆਰਾ ਗੁਰੂ ਹੈ ਮਿਲ ਮਿਲ ਕੇ ਸਾਡੇ ਨਾਲ ਕਰਦਾ ਹੁੰਦਾ ਸੀ, ਧਰਤੀ ਉੱਪਰ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਧਾਰਨਗੇ। ਸੋ ਅਬ ਚੱਲ ਆਏ ਇਹ ਠਾਏ, ਇਹ ਵੀ ਮੇਰੇ ਨਾਲ ਦੇ ਤਪਸ਼ੀਓ ਗੁਰੂ ਨਾਨਕ ਸਾਹਿਬ ਇੱਥੇ ਚੱਲ ਕੇ ਆ ਗਏ। ਵੈਸੇ ਬਣ ਕੇ ਬੀਚ ਸੁਹਾਏ, ਸਾਹਮਣੇ ਜਿਹੜਾ ਕਹਿੰਦੇ ਜੰਗਲ ਹੈ ਉਹਦੇ ਵਿੱਚ ਬੈਠੇ ਸੋ ਵਨੀਕ ਹੋ ਰਹੇ। ਦੋ ਮਾਨਵ ਹੈ ਔਰ ਸੰਗਾਰੇ, ਇਹ ਵੀ ਤਪੀਆ ਦੋ ਜਿਹੜੇ ਸੇਵਕ ਉਹਨਾਂ ਦੇ ਨਾਲ ਹੋਰ ਹਨ। ਚੱਲੀਏ ਦਰਸ਼ਨ ਲੇ ਹੋ ਨਿਹਾਰੇ, ਚਲੀਏ ਤੁਸੀਂ ਵੀ ਉਹਨਾਂ ਦੇ ਦਰਸ਼ਨ ਕਰ ਲਈਏ। ਸੀਲ ਸੈਨ ਆਦਿਕ ਰਿਖ ਜੇਤੇ, ਸੀਲ ਸੈਨ ਤੋਂ ਆ ਲੈ ਕੇ ਹੋਰ ਜਿੰਨੀ ਕਹਿੰਦੇ ਰਿਖੀ ਉਹਦੇ ਸੇਵਕ ਸੀਗੇ। ਸੁਣ ਸ਼ੀਗਰ ਗੱਛਤ ਭੇ ਤੇ ਤੇ, ਸਾਰੇ ਸੁਣ ਕੇ ਬੜੀ ਛੇਤੀ ਕਹਿੰਦੇ ਚੱਲ ਕੇ ਆਏ ਹਨ। ਸਿਰ ਪਰ ਜਟਾ ਜੂਟ ਕੋ ਕੀਨੇ, ਸਿਰ ਦੇ ਉੱਪਰ ਕਹਿੰਦੇ ਜਟਾਂ ਦੇ ਜੂੜੇ ਜੀ ਇਸ ਤਰ੍ਹਾਂ ਲੰਬਾ ਬੰਨਾ ਕੀਤੇ ਹੋਏ। ਕੁਛ ਕੀ ਕੱਟ ਮੈਂ ਪਾਇ ਕਪੀਨੇ, ਦਬਰੀ ਕਹਿੰਦੇ ਲੱਕ ਦੇ ਵਿੱਚ ਲਗੋਟੀ ਜੀ ਬਣਾਈ ਹੋਈ ਹੈ। ਪਲ ਕਲ ਕੇ ਬਸਤਰ ਤਨ ਧਾਰੇ, ਜਿਹੜਾ ਭੋਜ ਪੱਤਰ ਉਹਦੇ ਸਰੀਰ ਤੇ ਬਸਤਰ ਜੀ ਪਾਏ ਹੋਏ। ਜੰਜੂ ਕੁਛ ਕੇ ਗਰੀਬ ਮਝਾਰੇ, ਦਬਰੇ ਕਹਿੰਦੇ ਗਲ ਦੇ ਵਿੱਚ ਜੰਜੂ ਜੇ ਬਣਾ ਕੇ ਪਾਏ। ਘਰ ਪੱਗ ਕੇ ਨੱਖ ਵਧੇ ਵਿਸਾਲਾ, ਹੱਥਾਂ ਪੈਰਾਂ ਦੇ ਨੌ ਜਿਹੜੇ ਉਹਨਾਂ ਦੇ ਬਹੁਤ ਹੀ ਵਧੇ ਹੋਏ। ਤਪ ਕੋ ਤੇਜ ਦਿਪੈ ਜਿਨ ਭਾਲਾ, ਜਿਨ੍ਹਾਂ ਦੇ ਮੱਛਿਆਂ ਉੱਪਰ ਤਪ ਦਾ ਤੇਜ ਪ੍ਰਭਾਵ ਬੜਾ ਪ੍ਰਕਾਸ਼ ਰਿਹਾ। ਸਮਸ਼ ਸਵੇਤ ਤਨ ਚਰਮ ਸੁਕਾਵਾ, ਚਿੱਟੇ ਦਾੜੇ ਹੈ ਸਰੀਰ ਦਾ ਮਾਹ ਜਾ ਸੁੱਕਿਆ ਪਿਆ। ਸੁਰਗ ਸਵਰਗਾਦਿਕ ਤਨ ਸੁਖ ਤਨਕ ਨ ਭਾਵ। ਸਵਰਗਾਦਿਕਾਂ ਦਾ ਜਿਹੜਾ ਸੁਖ ਹੈ ਥੋਬੇ ਮਾਤਰ ਵੀ ਚੰਗਾ ਨਹੀਂ ਲੱਗ ਰਿਹਾ ਇਹਨਾਂ ਨੂੰ। ਉਜਲ ਹਿਰਦੇ ਗਿਆਨ ਸੋ ਜਿਨ ਕੇ, ਇਹਨਾਂ ਦੇ ਹਿਰਦੇ ਕਹਿੰਦੇ ਹਨ ਗਿਆਨ ਦੇ ਨਾਲ ਉਜਲ ਹੋਏ ਪਏ। ਕਲਮਲ ਨਾਸਹ ਦਰਸ਼ਨ ਤਿਨ ਕੇ, ਇਹਨਾਂ ਦੇ ਦਰਸ਼ਨ ਕੀਤਿਆਂ ਕਲਯੁਗ ਦੇ ਪਾਪ ਨਾਸ ਹੁੰਦੇ। ਦੋਹਰਾ ਚਲ ਸਮੀਪ ਆਏ ਜਬ, ਐਸੇ ਜਿਹੜੇ ਮਹਾਤਮਾ ਜਦੋਂ ਚੱਲ ਕੇ ਮਹਾਰਾਜ ਕੋਲ ਆਏ। ਉਠਤ ਭਏ ਗਤ ਦਾਏ, ਮੁਕਤੀ ਦਾਤੇ ਸਤਿਗੁਰੂ ਉੱਠ ਖੜੋਤੇ। ਸਭ ਹਿਨ ਕੋ ਬੰਦਨ ਕਰੀ, ਸਾਰੇ ਸਾਧੂਆਂ ਨੇ ਮਹਾਰਾਜ ਨੇ ਆਪਣੀ ਨਿਮਰਤਾ ਦਿਖਾਉਂਦਿਆਂ ਨਮਸਕਾਰ ਕੀਤੀ। ਜੋ ਰਘਬਰ ਰਿਖ ਰਾਏ, ਜਿਵੇਂ ਕਹਿੰਦੇ ਰਾਮ ਜੀ ਨੇ ਉਹ ਜਿਹੜਾ ਰਿਖੀਆਂ ਦਾ ਰਾਜਾ ਅਗਸਤ ਰਿਖੀ ਹੈ ਉਹਦੀ ਕੁਟੀਆ ਵਿੱਚ ਜਦੋਂ ਗਏ ਹੈ, ਉੱਥੇ ਜਿੰਨੇ ਰਿਖੀ ਮੁਨੀ ਸੀ ਸਾਰਿਆਂ ਨੂੰ ਰਾਮ ਜੀ ਨੇ ਮੱਥਾ ਟੇਕਿਆ ਸੀ। ਇਸ ਤਰ੍ਹਾਂ ਮਹਾਰਾਜ ਨੇ ਨਿਮਰਤਾ ਦਿਖਾਉਂਦਿਆਂ ਨੂੰ ਨਮਸਕਾਰ ਕੀਤੀ। ਚੌਪਈ ਮਿਲੇ ਹਰਖ ਘਰ ਸਭ ਹੀ ਗੁਰਸੋ, ਜਿੰਨੇ ਰਿਖੀ ਮੁਨੀ ਹੈ ਬੜੀ ਖੁਸ਼ੀ ਕਰਕੇ ਸਤਿਗੁਰੂ ਨਾਲ ਮਿਲੇ ਜੁੜੇ। ਦਰਸ ਬਿਲੋਕਾ ਹੈ ਹਿਤ ਕਰ ਉਰਸੋ, ਹਿਰਦੇ ਦਾ ਪ੍ਰੇਮ ਪਿਆਰ ਕਰਕੇ ਸਤਿਗੁਰੂ ਦਾ ਦਰਸ਼ਨ ਕਰ ਰਹੇ। ਅਨਕ ਵਿਧਨ ਕੀ ਉਸਤਤ ਕੀਨੀ, ਅਨੇਕਾਂ ਢੰਗਾਂ ਦੇ ਨਾਲ ਮਹਾਰਾਜ ਦੀ ਵਡਿਆਈ ਉਸਦੀ ਇਹਨਾਂ ਨੇ ਕੀਤੀ। ਚਰਨ ਕਵਲ ਰਤ ਮਹਿ ਮਤ ਪੀਨੀ, ਮਹਾਰਾਜ ਦੇ ਚਰਨਾ ਕਮਲਾਂ ਦੀ ਪ੍ਰੀਤੀ ਵਿੱਚ ਇਹਨਾਂ ਦੀ ਬੁੱਧੀ ਲੀਨ ਹੋ ਗਈ। ਨਿਰੰਕਾਰ ਤੁਮ ਬਨੇ ਆਕਾਰ, ਕਹਿਣ ਲੱਗੇ ਮਹਾਰਾਜ ਜਿਹੜਾ ਨਿਰੰਕਾਰ ਉਸੇ ਦੇ ਤੁਸੀਂ ਗੁਰੂ ਨਾਨਕ ਸਾਹਿਬ ਸਰੂਪ ਬਣ ਰਹੇ ਹੋ। ਬਹੁ ਨਰ ਤਾਰਹੁਗੇ ਸੰਸਾਰ, ਸਾਨੂੰ ਯਕੀਨ ਹੈ ਸੰਸਾਰ ਦੇ ਵਿੱਚ ਬਹੁਤੇ ਲੋਕਾਂ ਨੂੰ ਤੁਸੀਂ ਤਾਰੋਗੇ। ਇਹ ਸੰਸਾਰ ਇਹ ਸਥਾਨ ਨਿਜ ਸੇਵਕ ਜਾਣੇ, ਇਹ ਜਿਹੜਾ ਸਥਾਨ ਤੁਸੀਂ ਇਸ ਦੇ ਵਿੱਚ ਆਪਣੇ ਸੇਵਕ ਜਾਣ ਰਹੇ ਆ ਵੀ ਰਹਿੰਦੇ ਆ। ਆਏ ਦਰਸ ਦੀ ਦਇਆ ਨਿਧਾਨੇ, ਦਇਆ ਦੇ ਖਜ਼ਾਨਾ ਤੁਸੀਂ ਆਪ ਹੀ ਆ ਕੇ ਸੇਵਕਾਂ ਨੂੰ ਦਰਸ਼ਨ ਬਖਸ਼ਿਆ। ਭਏ ਕਰਤਾਰਥ ਹਮ ਸਭ ਤਬ ਤੇ, ਮਹਾਰਾਜ ਤਦੋਂ ਤੁਸੀਂ ਸਾਰੇ ਸਫਲ ਨਿਹਾਲ ਹੋ ਗਏ। ਦਰਸ ਬਿਲੋਕਿਓ ਤੁਮਰਾ ਜਬ ਤੇ, ਆ ਕੇ ਤੁਹਾਡਾ ਅਸੀਂ ਪ੍ਰਤੱਖ ਦਰਸ਼ਨ ਵੇਖ ਲਿਆ। ਦੀਨਾ ਨਾਥ ਦਿਆਲ ਗੁਸਾਏ, ਤੁਸੀਂ ਤਾਂ ਦੀਨਾਂ ਦੇ ਮਾਲਕ ਹੋ, ਦਿਆਲੂ ਹੋ, ਸੰਸਾਰ ਦੇ ਮਾਲਕ ਹੋ। ਭਗਤ ਵਛਲ ਤੁਮ ਬਿਰਦ ਸਦਾਈ, ਭਗਤਾਂ ਨਾਲ ਪਿਆਰ ਕਰਨ ਵਾਲਾ ਤੁਹਾਡਾ ਹਮੇਸ਼ਾ ਪਰਣ ਧਰਮ ਹੈ। ਦੋਹਰਾ ਜਪ ਤਪ ਸੰਜਮ ਅਧਿਕ ਜੋ, ਗੁਰੂ ਨਾਨਕ ਸਾਹਿਬ ਜਿਹੜੇ ਅਸੀਂ ਬਹੁਤ ਹੀ ਜਪ ਕੀਤੇ ਤਪ ਕੀਤੇ ਪਥ ਪਰਹੇਜ ਰੱਖੇ, ਕੀਨੇ ਹਮ ਹਿਤ ਲਾਏ, ਅਸੀਂ ਪ੍ਰੇਮ ਲਾ ਕੇ ਕੀਤੇ ਸੀ ਜ਼ਿੰਦਗੀ ਵਿੱਚ, ਸਫਲ ਭਏ ਹੈ ਆਜ ਸੋ, ਸਾਰੇ ਜਪ ਤਪ ਸੰਜਮ ਕੀਤੇ ਸਾਡੇ ਅੱਜ ਸਫਲ ਹੋ ਗਏ। ਤੁਮਰਾ ਦਰਸ਼ਨ ਪਾਏ, ਗੁਰੂ ਨਾਨਕ ਸਾਹਿਬ ਤੁਹਾਡਾ ਪਵਿੱਤਰ ਦਰਸ਼ਨ ਦਾਰ ਪਾ ਕੇ, ਚੌਪਈ ਸ੍ਰੀ ਗੁਰ ਭਨੈ ਧੰਨ ਸਤ ਸੰਗਤ। ਗੁਰੂ ਮਹਾਰਾਜ ਕਹਿੰਦੇ ਸਾਧੂ ਹੋ ਜਿਹੜੀ ਸਤਸੰਗਤ ਹੈ ਧੰਨ ਤਾ ਯੋਗ ਹੈ, ਜਿਸ ਮੈਂ ਚੜ ਨਾਮ ਕੋ ਰੰਗ, ਸਤਸੰਗਤ ਵਿੱਚ ਆ ਕੇ ਨਾਮ ਦਾ ਰੰਗ ਮਨੁੱਖ ਨੂੰ ਚੜ ਜਾਂਦਾ। ਜਨਮ ਮਰਨ ਕੋ ਦੁੱਖ ਅਧਕਾਏ, ਜਿਹੜਾ ਜੰਮਣ ਮਰਨ ਦਾ ਬਹੁਤ ਵੱਡਾ ਦੁੱਖ ਹੈ। ਨਾਸਹਿ ਸਤਿਗੁਰ ਨਾਮ ਧਿਆਏ, ਸੰਗਤ ਵਿੱਚ ਬੈਠ ਕੇ ਸਤਿਗੁਰੂ ਦਾ ਉਪਦੇਸ਼ ਲੈ ਕੇ ਨਾਮ ਧਿਆਇਆ ਨਾਸ ਹੋ ਜਾਂਦਾ। ਪਰਮੇਸ਼ਵਰ ਗੁਣ ਰਮਣ ਸਪ੍ਰੀਤਾ, ਪਰਮੇਸ਼ਵਰ ਦੇ ਜਿਹੜੇ ਸੁੰਦਰ ਗੁਣ ਹੈ ਬੜੀ ਪ੍ਰੀਤੀ ਸਹਿਤ, ਧੰਨ ਸੇ ਨਰ ਉਰ ਧਾਰੈ ਨੀਤਾ, ਬਹੁਤ ਧੰਤਾ ਯੋਗ ਪੁਰਸ਼ ਹੈ ਜਿਹੜੇ ਹਿਰਦੇ ਵਿੱਚ ਧਾਰ ਲੈਂਦੇ ਆ ਸਤਸੰਗਤ ਵਿੱਚ ਆ ਕੇ ਉਹਨਾਂ ਗੁਣਾਂ ਨੂੰ। ਇਸ ਬਿਧ ਕਹਿ ਸੁਣ 300 ਬਾਨੀ, ਇਸ ਤਰ੍ਹਾਂ ਦੇ ਜਿਹੜੇ ਬਚਨ ਸਾਧੂਆਂ ਸੰਤਾਂ ਨਾਲ ਕਹਿ ਕੇ ਸੁਣ ਕੇ, ਬਿਧਾ ਰਿਖਣ ਤੇ ਭੇ ਸੁਖ ਦਾਨੀ, ਇਹ ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਨਾ ਰਿਖੀਆਂ ਮੁਨੀਆਂ ਤੋਂ ਵਿਰਿਆ ਹੋ ਗਏ। ਸਭ ਹਿਨ ਸੋ ਮਿਲ ਬੰਧਨ ਕਰੀ, ਸਾਰਿਆਂ ਨਾਲ ਮਿਲ ਜੁਲ ਕੇ ਨਮਸਕਾਰਾਂ ਕੀਤੀਆਂ ਕਤਰੀਆਂ, ਜਾਨੀ ਰਿਖਣ ਸਫਲ ਸੋ ਕਰੀ, ਜਿੰਨੇ ਰਿਖੀ ਮੁਨੀ ਸਾਰਿਆਂ ਨੇ ਜਾਣਿਆ ਵੀ ਇਹ ਜਿਹੜੀ ਘੜੀ ਹੈ ਅੱਜ ਸਾਡੀ ਸਫਲ ਹੈ। ਤੇਹ ਤੇ ਗਮਨੇ ਤਤ ਛਿਨ ਆਏ, ਉਹਨਾਂ ਰਿਖੀਆਂ ਮੁਨੀਆਂ ਦੇ ਪਾਸੋਂ ਚੱਲੇ ਬੜੀ ਛੇਤੀ ਆ ਗਏ। ਗਿਰ ਕਿਰਾਨ ਜਹਿ ਬਿਟਪ ਸੁਹਾਏ, ਜਿਸ ਪਹਾੜ ਦਾ ਨਾਮ ਕਹਿੰਦੇ ਕਿਰਾਨ ਹੈ, ਜਿੱਥੇ ਬਹੁਤ ਹੀ ਬਿਰਸ਼ ਸੋਭਨੀਕ ਹੈ ਫਲਦਾਰ ਦਰਖਤ ਹਨ, ਉਹ ਕਿਰਾਨ ਨਾਮੇ ਪਹਾੜ ਤੇ ਜਿਵੇਂ ਆਏ, ਜਿਵੇਂ ਇੱਥੇ ਇੱਕ ਸਾਧੂ ਮਹਾਰਾਜ ਨੂੰ ਆ ਕੇ ਮਿਲਿਆ ਦਰਸ਼ਨ ਦਿਦਾਰ ਕਰਕੇ ਵਚਨ ਵਿਲਾਸ ਕਰਕੇ ਨਿਹਾਲ ਹੋਇਆ। ਉਹਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ। ਸਮਾਂ ਹੋਇਆ ਜਿਸ ਕਰਕੇ ਇੱਥੇ ਆਈ ਸਮਾਪਤੀ ਹੈ। ਸਭ ਹਿੰਨ ਸੋ ਮਿਲ ਬੰਧਨ ਕਰੀ, ਜਾਨੀ ਰਿਖਨ ਸਫਲ ਸੋ ਕਰੀ। ਤੇਹ ਤੇ ਗਮ ਨੇ ਤਤ ਛਿਨ ਆਏ, ਗਿਰ ਕਿਰਾਨ ਜਹਿ ਬਿਟਪ ਸੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਵਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਹਟੇ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪੁਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇਵਨ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਗੁਰੂ ਪਾਰ ਉਤਾਰਨ ਹਾਰ। ਤੂੰ ਠਾਕੁਰ ਤੁਮ ਅਰਦਾਸ, ਜਿਉ ਪਿੰਡ ਸਭ ਤੇਰੀ ਰਾ ਮਾਤ ਪਿਤਾ ਹਾਂ।